ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਗੁਰੂ ਸਾਹਿਬ ਜੀਓ ਦੋਹਰਾ ਕਰ ਕਾਗਜ ਨਿਜ ਹਿਰਦੇ ਕੋ ਮਸੂਸ ਮਤ ਬਨਾਇ ਸ੍ਰੀ ਸਤਿਗੁਰ ਕੋ ਜਸ ਲਿਖ ਹੈ ਤਬ ਹੈ ਪਰਮ ਗਤ ਪਾਏ ਕਰ ਕਾਗਜ ਨਿਜ ਹਿਰਦੇ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਜਗੋ ਜੁਗ ਅਟਲ ਗੁਰਬਾਣੀ ਸਰੂਪ ਚਵਰ ਸ਼ਤਰ ਤਖ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇੜੇ ਤੋਂ ਹੀ ਮਹਾਨ ਦੀਵਾਨ ਸਜ ਰਹੇ ਹੈ ਅਰਬ ਸਤਿਕਾਰ ਸਹਿਤ ਪ੍ਰਕਾਸ਼ ਸੇਵਾ ਹੋਈ ਹੈ ਉਪਰੰਤ ਗ੍ਰੰਥੀ ਸਾਹਿਬਾਨ ਦੀ ਰਸਨਾ ਰਾਹੀਂ ਹੀ ਗੁਰੂ ਨਾਨਕ ਸਾਹਿਬ ਜੀ ਦੀ ਜਪ ਬਾਣੀ ਦਾ ਜਾਪ ਪਾਠ ਹੋਇਆ ਹੈ ਗੁਰਬਾਣੀ ਦੇ ਸੰਗੀਤ ਦੇ ਨਿਯਮਾਂ ਵਿੱਚ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਕੀਰਤਨ ਹੋਇਆ ਹੈ ਸੋ ਕੀਰਤਨ ਤੋਂ ਉਪਰੰਤ ਜੋ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ ਆਪਾਂ ਪੜ੍ਹਦੇ ਸੁਣਦੇ ਹਾਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਲਹਿਣਾ ਜੀ ਨੂੰ ਉਹ ਬ੍ਰਹਮ ਗਿਆਨ ਦੀ ਦਸਾਂ ਆਪਣੇ ਆਪੇ ਦੀ ਲਖਤਾ ਕਰਾਈ ਉਹ ਪ੍ਰਸੰਗ ਆਪਾਂ ਪੜ੍ਹਿਆ ਸੁਣਿਆ ਲਖਤਾ ਹੋਣ ਨਾਲ ਬ੍ਰਹਮ ਗਿਆਨ ਪ੍ਰਾਪਤ ਹੋਣ ਨੂੰ ਸਮਾਧੀ ਲੱਗੀ ਆਨੰਦ ਪ੍ਰਾਪਤ ਹੋਇਆ ਸਮਾਧੀ ਤੋਂ ਉਥਾਨ ਹੋ ਕੇ ਸ੍ਰੀ ਲਹਿਣਾ ਜੀ ਨੇ ਜਿਵੇਂ ਆਪਣੇ ਮੁਖਾਰ ਬਿੰਦ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਵਡਿਆਈ ਕੀਤੀ ਕਵੀ ਸੰਤੋਖ ਸਿੰਘ ਜੀ ਨੇ ਉਸਨੂੰ ਛੰਦਾਬੰਦੀ ਵਿੱਚ ਭੁਜੰਗ ਪ੍ਰਿਆਰ ਛੰਦ ਵਿੱਚ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ ਰੋਜ਼ ਨੂੰ ਬਾਅਦ ਜਿਵੇਂ ਆਪ ਜੀ ਨੇ ਸ਼ਿਕਸ਼ਾ ਦਿੱਤੀ ਵੀ ਇਹ ਜਿਹੜੀ ਮਹਾਨ ਬਖਸ਼ਿਸ਼ ਉਹ ਤਾਂ ਹੋਈ ਗਈ ਹੈ, ਜੋ ਸ਼ਕਤੀਆਂ ਹਨ ਉਹ ਤੁਹਾਨੂੰ ਹਾਸਲ ਹੋ ਗਈਆਂ, ਲੇਕਿਨ ਫਿਰ ਵੀ ਜਿਹੜੀ ਗੁਰਮਤ ਹੈ ਉਹਨੂੰ ਤੁਸੀਂ ਧਿਆਨ ਰੱਖਣਾ ਹੈ, ਉਹਦੇ ਵਿੱਚ ਹੀ ਰਹਿ ਕੇ ਜੀਵਨ ਬਸਰ ਕਰਨਾ ਹੈ। ਬ੍ਰਹਮ ਗਿਆਨ ਸੰਬੰਧੀ ਆਪ ਜੀ ਨੇ ਕੁਝ ਨਿਰਣਾ ਕਰਕੇ ਦੱਸਿਆ, ਜਿਵੇਂ ਦੇਸੀ ਘਿਓ ਬੜਾ ਤਾਕਤ ਵਾਲਾ ਹੁੰਦਾ ਹੈ, ਹਰ ਇੱਕ ਇਨਸਾਨ ਉਹਨੂੰ ਪਚਾ ਨਹੀਂ ਸਕਦਾ ਹੈ, ਜਿਹੜਾ ਸਿਆਣਾ ਹੈ ਉਹਦੀ ਜਿਹੜੀ ਵਰਤੋਂ ਹੈ ਸਹੀ ਢੰਗ ਨਾਲ ਕਰਦਾ ਹੈ, ਜੋ ਹਜ਼ਮ ਵੀ ਹੁੰਦਾ ਅਤੇ ਤਾਕਤ ਵੀ ਦਿੰਦਾ ਹੈ, ਸਰੀਰ ਨੂੰ ਵੀ ਨਿਰੋਗ ਬਖਸ਼ਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਪਰਮੇਸ਼ੁਰ ਵਾਹਿਗੁਰੂ ਦਾ ਬ੍ਰਹਮ ਗਿਆਨ ਹੈ, ਇਹ ਵੀ ਦੇਸੀ ਘਿਓ ਵਰਗਾ ਬੜਾ ਤਾਕਤ ਵਾਲਾ ਹੈ, ਇਹ ਹਰ ਇੱਕ ਨੂੰ ਨਹੀਂ ਪਚਦਾ ਹੈ। ਆਓ ਕਿਸੇ ਨੂੰ ਬ੍ਰਹਮ ਗਿਆਨ ਹੋਵੇ ਫਿਰ ਉਹ ਥੋੜ੍ਹਾ ਜਿਹਾ ਮਾਰਨ ਲੱਗ ਹੀ ਜਾਂਦਾ ਹੈ, ਬੁੜਬੁੜ ਜੀ ਕਰਨ ਹੀ ਲੱਗ ਜਾਂਦਾ ਹੈ, ਜਿਵੇਂ ਜਿਹਦਾ ਬਲਗਮ ਹੀ ਜੁੱਸਾ ਬਲਗਮ ਵਧੀ ਹੋਈ ਹੈ, ਉਹ ਕਿਤੇ ਘਿਓ ਖਾ ਲਏ ਛਾਤੀ ਭਾਰੀ ਹੋ ਜਾਂਦੀ, ਹੋਰ ਖੰਘ ਲੱਗ ਜਾਂਦੀ ਹੈ। ਇਸ ਤਰ੍ਹਾਂ ਜਿਹੜਾ ਕੋਈ ਪਹਿਲਾਂ ਹੀ ਹੰਕਾਰੀ ਪੁਰਸ਼ ਹੈ, ਪਹਿਲਾਂ ਹੀ ਹੰਕਾਰ ਬਹੁਤ ਹੈ, ਉਹਨੂੰ ਕਿਤੇ ਮਾੜਾ ਮੋਟਾ ਜਿਹਾ ਬ੍ਰਹਮ ਗਿਆਨ ਹੋ ਜਾਵੇ ਉਹ ਹੋਰ ਹੰਕਾਰੀ ਬਣ ਜਾਂਦਾ ਹੈ, ਉਹ ਛਾਤੀ ਬੋਝਲ ਹੋਣ ਰੂਕੀ ਉਹ ਹੋਰ ਹੰਕਾਰ ਦੇ ਵਿੱਚ ਜ਼ਿਆਦਾ ਆ ਜਾਂਦਾ ਹੈ, ਅਤੇ ਹੋਰ ਹੰਕਾਰ ਦੀਆਂ ਗੱਲਾਂ ਕਰਨ ਲੱਗ ਜਾਵੇ, ਹੋਰ ਖੰਘ ਵੱਧ ਜਾਏ ਜੋ ਖੂੰ ਖੂੰ ਕਰੇ ਹੋਰ ਹੰਕਾਰ ਦੀਆਂ ਗੱਲਾਂ, ਫਿਰ ਉਹ ਬਹੁਤ ਜ਼ਿਆਦਾ ਮਾਰਦਾ ਹੈ, ਜ਼ਿਆਦਾ ਫੰਕਾਰੇ ਸੱਪ ਨੂੰ ਮਾਰਦਾ ਹੈ। ਇਸੇ ਤਰ੍ਹਾਂ ਜਿਹੜਾ ਕੋਈ ਜਿਹਦਾ ਗਰਮੀ ਜੁੱਸਾ ਹੈ, ਭਾਵ ਜਿਹੜਾ ਕੋਈ ਬਹੁਤਾ ਵਿਕਾਰੀ ਪੁਰਸ਼ ਹੈ, ਪਹਿਲਾਂ ਹੀ ਵਿਕਾਰਾਂ ਵਿੱਚ ਫਸਿਆ ਹੈ, ਉਹਨੂੰ ਬ੍ਰਹਮ ਗਿਆਨ ਹੋ ਜਾਏ, ਗਰਮੀ ਜੁੱਸੇ ਵਾਲੇ ਨੂੰ ਪੁੱਛਦਾ ਨਹੀਂ ਹੈ, ਦਸਤ ਲੱਗ ਜਾਂਦੇ ਹੈ, ਇਸ ਤਰ੍ਹਾਂ ਇਹ ਬ੍ਰਹਮ ਗਿਆਨ ਦੇ ਚਾਰ ਅੱਖਰ ਪੜ੍ਹ ਕੇ ਜਾਂ ਪ੍ਰਾਪਤ ਕਰਕੇ ਉਹ ਵੀ ਬ੍ਰਹਮ ਵੱਕਰੇ ਨਿਸੰਗ ਵੱਡ ਵੱਕਰੇ ਅਹੋਂ ਬ੍ਰਹਮ ਅਸ਼ਟਮੀ ਨਿਸ਼ੰਗ ਭੋਗ ਲਕਸ਼ਮੀ ਕੁਝ ਨਹੀਂ ਲੱਗਾ ਹੈ, ਆਤਮਾ ਤਾਂ ਸਵੱਛ ਹੈ ਪਵਿੱਤਰ ਹੈ, ਇਹ ਤਾਂ ਸਰੀਰ ਦੇ ਨਾਲ ਹੈ ਸਾਰਾ ਕੁਛ, ਅਤੇ ਸਰੀਰ ਪਹਿਲਾਂ ਹੀ ਇਹ ਜਿਹਾ ਹੈ। ਇਸ ਤਰ੍ਹਾਂ ਦੇ ਉਹ ਬ੍ਰਹਮ ਗਿਆਨ ਮਾੜਾ ਜਿਹਾ ਹੋ ਜਾਵੇ ਅਤੇ ਬਕਵਾਸ ਕਰਨ ਲੱਗ ਜਾਂਦਾ, ਹੋਰ ਵਿਕਾਰੀ ਬਣ ਜਾਂਦਾ ਹੈ, ਜਿਸ ਕਰਕੇ ਉਹ ਜਿਵੇਂ ਉੱਧਰ ਜ਼ਿਆਦਾ ਕਹਿੰਦੇ ਉਹ ਦਸਤ ਲੱਗ ਜਾਂਦੇ ਹੈ ਅਤੇ ਦੁਖੀ ਹੁੰਦਾ, ਇੱਧਰ ਜ਼ਿਆਦਾ ਵਿਕਾਰੀ ਹੋਣ ਕਰਕੇ ਫਿਰ ਦੁਖੀ ਕੀ ਹੁੰਦਾ, ਨਰਕਾਂ ਵਿੱਚ ਜਾੜਦਾ। ਹੋਣਾ ਤਾਂ ਬ੍ਰਹਮ ਗਿਆਨ ਪ੍ਰਾਪਤ ਕਰਕੇ ਸੁਖੀ ਸੀ, ਚੰਗੇ ਥਾਂ ਜਾਣਾ ਸੀ, ਪਰ ਉਹਦਾ ਬੜੇ ਪਾਸੇ ਪ੍ਰਵਿਰਤ ਹੋ ਗਿਆ, ਕੁਝ ਨਹੀਂ ਲੱਗਦਾ ਹੈ, ਭਗਵਾਨ ਕ੍ਰਿਸ਼ਨ ਵਰਗੇ ਵੀ ਸਾਰੇ ਲੀਲਾ ਕਰੀ ਗਏ ਹੈ, ਕਿਉਂ ਇਹ ਇੱਧਰ ਪ੍ਰਵਿਰਤ ਹੋ ਜਾਂਦਾ ਅਤੇ ਫਸ ਜਾਂਦਾ ਹੈ। ਇਸ ਕਰਕੇ ਜੇ ਕੋਈ ਸਿਆਣਾ ਪੁਰਸ਼ ਹੈ, ਉਹ ਜਿਵੇਂ ਘਿਓ ਦੇ ਵਿੱਚ ਕੋਈ ਮਿਸ਼ਰੀ ਜੀ ਮਿਲਾ ਲਏ ਫਿਰ ਖਾ ਲਏ, ਹਜ਼ਮ ਵੀ ਹੋ ਜਾਂਦਾ ਅਤੇ ਗੁਣ ਵੀ ਕਰਦਾ। ਕਿਉਂ ਕਹਿੰਦੇ ਬ੍ਰਹਮ ਗਿਆਨ ਦੇ ਵਿੱਚ ਜਿਹੜੀ ਵਾਹਿਗੁਰੂ ਦੀ ਭਗਤੀ ਹੈ ਨਾ, ਇਹ ਮਿਸ਼ਰੀ ਹੈ, ਇਹ ਮਿਲਾ ਕੇ ਫਿਰ ਇਹਨੂੰ ਛਕਣਾ, ਭਾਵ ਜਿਹੜਾ ਬ੍ਰਹਮ ਗਿਆਨ ਭਗਤੀ ਸਿਰ ਧਾਰਨਾ ਹੈ, ਉਹ ਭਗਤੀ ਭਾਵ ਦੇ ਵਚਨ ਕਰਨੇ। ਅਸੀਂ ਵੀ ਵਾਹਿਗੁਰੂ ਦੇ ਦਾਸ ਹੈ, ਦਾਸਾਂ ਦੇ ਦਾਸ ਹੈ, ਉਗਨਾਂ ਗੁਨਾਹਾਂ ਨਾਲ ਭਰੇ ਹੋਏ ਹਾਂ, ਅਵਗੁਣ ਭਰੇ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਰਧਾਰਾ ਸਿੰਘ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੈ ਮਿਲੰਤ ਜਮ ਦਰਾਸ ਉਠਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਇਸ ਤਰ੍ਹਾਂ ਭਗਤੀ ਕਰਦਿਆਂ ਇਹੋ ਜਿਹੇ ਨਿਮਰਤਾ ਗਰੀਬੀ ਵਾਲੇ ਆਪਣੇ ਮੁਖਾਰ ਬਿੰਦ ਤੋਂ ਵਚਨ ਕਹਿਣੇ, ਕੁਝ ਬਣਨਾ ਨਹੀਂ ਹੈ। ਨੀਚਾ ਅੰਦਰ ਨੀਚ ਜਾ, ਨੀਚੀ ਹੋਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਨਜ਼ਰਕ ਤੇਰੀ ਬਖਸ਼ੀਸ਼। ਇਹ ਜਿਹੜੇ ਲਫਜ਼ ਹੈ ਇਹਨਾਂ ਨੂੰ ਧਿਆਨ ਰੱਖਣਾ ਹੈ। ਹੈ ਤਾਂ ਆਪ ਹੀ ਉਹੀ ਦੂਸਰਾ ਸਰੂਪ ਸੀ, ਇਹ ਤਾਂ ਸਾਨੂੰ ਸਿੱਖਿਆ ਦੇਣ ਵਾਸਤੇ ਉਹਨਾਂ ਰਾਹੀਂ ਕੋਈ ਲਫਜ਼ ਗੁਰੂ ਨਾਨਕ ਸਾਹਿਬ ਜੀ ਨੇ ਕਹੇ ਸੀ। ਉਹ ਆਪਾਂ ਕੱਲ੍ਹ ਦੇ ਇਤਿਹਾਸ ਵਿੱਚ ਪੜ੍ਹੇ ਸੁਣੇ ਵਿਚਾਰੇ ਲਾਹਾ ਲਿਆ ਹੈ। ਅੱਜ ਜਿਵੇਂ ਅੱਗੇ ਪ੍ਰਸੰਗ ਆ ਰਿਹਾ ਹੈ, ਜਿਵੇਂ ਵੀ ਆਉਂਦਾ, ਆਪਾਂ ਸ਼ਰਧਾ ਭਾਵਨਾ ਨਾਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਪਣੇ ਮਨ ਨੂੰ ਜੋੜ ਕੇ ਲਾ ਕੇ ਸੁਣੀਏ ਜੀ। ਘਰ ਕਾਗਜ ਨਿਜ ਹਿਰਦੇ ਕੋ। ਕਵੀ ਸੰਤੋਖ ਸਿੰਘ ਜੀ, ਜਿਹੜਾ ਕੋਈ ਗੁਰੂ ਨਾਨਕ ਦੀ ਕਥਾ ਸੁਣਨ ਵਾਲਾ ਸਰੋਤਾ ਹੈ, ਉਹਨੂੰ ਕੁਝ ਕਹਿੰਦੇ ਹਨ ਵੀ ਜੇ ਤੂੰ ਗੁਰੂ ਨਾਨਕ ਦੀ ਕਥਾ ਸੁਣ ਕੇ ਕੁਝ ਹਾਸਲ ਕਰਨਾ, ਕੇਵਲ ਮੁਕਤੀ ਪ੍ਰਾਪਤ ਕਰਨੀ ਹੈ, ਫਿਰ ਆਹ ਕਰ ਲੈ, ਫਿਰ ਤੈਨੂੰ ਗੁਰੂ ਨਾਨਕ ਦੀ ਕਥਾ ਸੁਣ ਕੇ ਬਹੁਤ ਉੱਚੀ ਅਵਸਥਾ ਪ੍ਰਾਪਤ ਹੋਈ, ਤੂੰ ਕੇਵਲ ਮੁਕਤੀ ਪਾ ਲਏਗਾ, ਸ਼ੁਰ ਸ਼ੁਰੂ ਵਿੱਚ ਹੀ ਅਭੇਦ ਹੋ ਜਾਏਗਾ, ਜੋਤੀ ਜੋਤ ਰਲੀ ਸੰਪੂਰਨ ਵਾਲੀ ਧੀਏ ਵਾਲੀ ਗੱਲ ਬਣ ਜਾਏਗੀ। ਉਹ ਕੀ ਹੈ ਤਾਂ ਕਥਾ ਸੁਣ ਵਾਲੇ ਸਰੋਤੇ ਨੂੰ ਕਵੀ ਜੀ ਕਹਿੰਦੇ, ਕਰ ਕਾਗਜ਼ ਨਿਜ ਹਿਰਦੇ ਕੋ। ਇਹ ਗੁਰੂ ਕੇ ਸਿੱਖ ਸਰੋਤੇ, ਆਪਣਾ ਜਿਹੜਾ ਹਿਰਦਾ ਹੈ ਇਸ ਨੂੰ ਤੂੰ ਕਾਗਜ਼ ਵਾਂਗ ਬਣਾ ਲਵੇਂ, ਜਿਵੇਂ ਕਾਗਜ਼ ਬੜਾ ਸਾਫ਼ ਸੁਥਰਾ ਪੇਪਰ ਹੋਵੇ। ਹਿਰਦੇ ਨੂੰ ਕਹਿੰਦੇ ਕਾਗਜ਼ ਵਾਂਗ ਬੜਾ ਸ਼ੁੱਧ ਚਿੱਟਾ ਬਣਾ ਲਵੇ, ਕਰ ਲਵੇ ਮਸੂਸ ਮਤ ਬਣਾਏ। ਇਹਦੇ ਲਈ ਜਿਹੜੀ ਸ੍ਰੇਸ਼ਟ ਮਤ ਹੈ, ਚੰਗੀ ਅਕਲ ਵੱਧ ਹੈ, ਇਸੇ ਨੂੰ ਸਿਆਹੀ ਬਣਾ ਲਵੇ। ਸ੍ਰੀ ਸਤਿਗੁਰ ਕੋ ਜਸ ਲਿਖ ਹੈ। ਸ੍ਰੇਸ਼ਟ ਮਤ ਸੁਆਹੀ ਨਾਲ ਆਪਣੇ ਹਿਰਦੇ ਰੂਪ ਕਾਗਜ਼ ਉੱਪਰ ਇਹ ਵੀ ਸੁਭਾਅ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਜਸ ਲਿਖੇਗਾ। ਤਬ ਹੈ ਪਰਮ ਗਤ ਪਾਏ। ਇਹ ਵੀ ਕਥਾ ਸਰੋਤੇ ਸੁਣਨ ਵਾਲੇ, ਫਿਕਰ ਕਰਨ ਦੀ ਲੋੜ ਨਹੀਂ, ਤਦੋਂ ਤਾਂ ਤੂੰ ਪਰਮ ਗਤੀ ਪਾ ਹੀ ਲਏਗਾ, ਬਹੁਤ ਉੱਚੀ ਅਵਸਥਾ ਤੂੰ ਪ੍ਰਾਪਤ ਕਰ ਲਏਗਾ, ਇਸ ਤਰ੍ਹਾਂ ਤੂੰ ਚੌਥੇ ਪਦਵੀ ਜਾ ਬਰਾਜੇਗਾ। ਚੌਪਈ ਸ੍ਰੀ ਗੁਰੂ ਨਾਨਕ ਕਿਰਪਾ ਨਿਧਾਨਾ। ਅੱਗੇ ਪ੍ਰਸੰਗ ਕਵੀ ਜੀ ਪ੍ਰਾਰੰਭ ਕਰਦੇ ਹਨ ਕਿ ਇਹ ਸਰੋਤਾ ਜਨੋ, ਜੋ ਗੁਰੂ ਨਾਨਕ ਸਾਹਿਬ ਜੀ ਮਹਾਨ ਕਿਰਪਾ ਦੇ ਖਜ਼ਾਨਾ ਹਨ, ਤਿਉ ਉਪਦੇਸ਼ਿਓ ਤਤ ਗਿਆਨਾ। ਉਹਨਾਂ ਨੇ ਸ੍ਰੀ ਲਹਿਣਾ ਜੀ ਦੇ ਤਾਂ ਇਸ ਤਰ੍ਹਾਂ ਜਿਹੜਾ ਤਤ ਗਿਆਨ ਹੈ, ਯਥਾਰਥ ਗਿਆਨ ਹੈ, ਉਹਦਾ ਉਪਦੇਸ਼ ਬਖਸ਼ਿਆ ਹੈ। ਕੇਤਿਕ ਬਹੁਰ ਬਿਤਾਇਓ ਕਾਲਾ। ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਕੇ ਉਪਦੇਸ਼ ਦੇ ਕੇ ਫਿਰ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਸਮਾਂ ਬਿਤਾਇਆ ਹੈ, ਸੇਵਹਿ ਲਹਿਣਾ ਭਾਉ ਬਿਸਾਲਾ। ਬ੍ਰਹਮ ਗਿਆਨ ਪ੍ਰਾਪਤ ਕਰਕੇ ਵੀ ਫਿਰ ਕੋਈ ਬਣ ਕੇ ਨਹੀਂ ਬੈਠੇ ਸ੍ਰੀ ਲਹਿਣਾ ਜੀ, ਫਿਰ ਵੀ ਪਹਿਲਾਂ ਵਾਂਗ ਹੀ ਬੜੇ ਪ੍ਰੇਮ ਨਾਲ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਦੇ ਹਨ। ਜਿਉਂ ਤਰ ਸਾਖ ਨਿਵੇ ਫਲ ਪਾਈ। ਕਹਿੰਦੇ ਜਿਹੜਾ ਦਰਖਤ ਹੈ ਜਦੋਂ ਉਹਨੂੰ ਫਲ ਲੱਗ ਜਾਂਦੇ ਹੈ, ਫਿਰ ਉਹਦੀਆਂ ਟਾਹਣੀਆਂ ਜਿਹੀਆਂ ਝੁੱਕ ਜਾਂਦੀਆਂ, ਹੇਠਾਂ ਨੂੰ ਦਰਖਤ ਝੁੱਕ ਜਾਂਦਾ ਹੈ। ਤੈਸੀ ਗਤ ਲਹਿਣੇ ਠਹਿਰਾਈ। ਇਸੇ ਤਰ੍ਹਾਂ ਦੀ ਜਿਹੜੀ ਰੀਤੀ ਹੈ ਰਹਿਣਾ ਜੀ ਨੇ ਧਾਰਨ ਕਰ ਲਈ ਹੈ, ਆਪ ਵੀ ਬਖਸ਼ਿਸ਼ ਪ੍ਰਾਪਤ ਕਰਕੇ ਬਹੁਤ ਹੀ ਨਿਮਰਤਾ ਵਿੱਚ ਆ ਗਏ ਹਨ। ਦੇਖ ਨਿਮਰਤਾ ਪਰਮ ਕਨੇਰੀ। ਆ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਲਹਿਣਾ ਦੀ ਮਹਾਨ ਜਿਹੜੀ ਨਿਮਰਤਾ ਉਹਨੂੰ ਤੱਕ ਕੇ ਦਿਨ ਪ੍ਰਤ ਕਿਰਪਾ ਸਵਾਏ ਬਧੇਰੀ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਦਿਨੋ ਦਿਨ ਆਪ ਜੀ ਉੱਪਰ ਸਵਾਏ ਕੀ ਬਹੁਤੀ ਤੋਂ ਬਹੁਤੀ ਕਿਰਪਾ ਵੱਧ ਗਈ, ਕਿਰਪਾ ਹੋ ਗਈ ਹੈ। ਅਜਰ ਜਰਨ ਲੱਛਣ ਪਹਿਚਾਨਾ, ਇਹ ਵੀ ਆਪ ਜੀ ਨੇ ਸਾਰੇ ਚਿੰਨ੍ਹਾਂ ਤੋਂ ਪਛਾਣ ਲਿਆ ਵੀ ਅਜਰ ਸ਼ਕਤੀਆਂ ਨੂੰ ਇਹ ਜਰ ਕੇ ਰੱਖਣ ਵਾਲੇ ਵੀ ਹਨ। ਅਦਕ ਪ੍ਰਸਿੱਧ ਸ੍ਰੀ ਗਤ ਦਾਨ, ਇਸ ਕਰਕੇ ਸੋਭਾ ਵਾਲੇ ਗੁਰੂ ਨਾਨਕ ਸਾਹਿਬ ਜੋ ਮੁਕਤੀ ਦਾ ਦਾਨ ਦੇਣ ਵਾਲੇ ਹੈ, ਸ੍ਰੀ ਲੈਣਾ ਜੀ ਉੱਪਰ ਬਹੁਤ ਹੀ ਪ੍ਰਸਿੱਧ ਪ੍ਰਸੰਨ ਹੋਏ ਖੁਸ਼ ਹੋਏ ਹਨ। ਇਸ ਬਿਦ ਕੋ ਰੁਖ ਜੋ ਗੁਰ ਕੇਰਾ, ਇਸ ਤਰ੍ਹਾਂ ਜਾ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਅੰਦਰਲਾ ਰੁਖ ਹੈ, ਖਿਆਲ ਹੈ, ਦਿਨ ਪ੍ਰਤ ਬਦ ਸਰਬ ਨਾ ਹੇਰਾ, ਸ੍ਰੀ ਲੈਣਾ ਜੀ ਦੇ ਨਾਲ ਹੀ ਕਹਿੰਦੇ ਜ਼ਿਆਦਾ ਰੁਖ ਜਾ ਵਧ ਰਿਹਾ, ਸਾਰਿਆਂ ਨੇ ਵੇਖਿਆ ਗੁਰਸਿੱਖਾਂ ਨੇ, ਮਿਲ ਹੈ ਪਰਸ ਪਰ ਕਹਿ ਬਣਾਈ, ਜਿਹੜੇ ਵੀ ਕਰਤਾਰਪੁਰ ਸਿੱਖ ਸਾਹਿਬ ਵਿਖੇ ਗੁਰਸਿੱਖ ਰਹਿ ਰਹੇ ਹੈ, ਆਪੋ ਵਿੱਚ ਜਦੋਂ ਮਿਲਦੇ ਇਕੱਠਿਆਂ ਖੁੰਦੇ ਹਨ ਅਮਨਾ ਸਵਾਰ ਕੇ ਕਹਿੰਦੇ ਇੱਕ ਦੂਸਰੇ ਨੂੰ, ਸ੍ਰੀ ਲੈਣੇ ਪਰ ਕਿਰਪਾ ਸਵਾਈ, ਜੋ ਸ੍ਰੀ ਲੈਣਾ ਜੀ ਹਨ ਉਹਨਾਂ ਉੱਪਰ ਵੀ ਗੁਰੂ ਨਾਨਕ ਸਾਹਿਬ ਦੀ ਜ਼ਿਆਦਾ ਕਿਰਪਾ, ਬਹੁਤੀ ਕਿਰਪਾ ਹੈ, ਅਨੁਮਾਨ ਹੈ ਤੇ ਪਰ ਲਿਖਾਈ, ਗੁਰੂ ਨਾਨਕ ਸਾਹਿਬ ਜੀ ਅਨੁਮਾਨ ਤੋਂ ਕਹਿੰਦੇ ਉਹ ਜਾਣਿਆ ਪੈਂਦਾ, ਆਪਣੋ ਤਖਤ ਦੇਹ ਤੇ ਹਿਤਾਈ, ਜਦੋਂ ਕਿਤੇ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਜਾਣ ਲੱਗੇ ਨਾ, ਫਿਰ ਗੁਰਤਾ ਗੱਦੀ ਦਾ ਜਿਹੜਾ ਤਖਤ ਹੈ ਇਹ ਸ੍ਰੀ ਲੈਣਾ ਜੀ ਨੂੰ ਹੀ ਆਪ ਜੀ ਦੇ ਦੇਣਗੇ, ਸ੍ਰੀ ਚੰਦ ਸੁਤ ਲਖਮੀ ਦਾਸ, ਆਪੋ ਵਿੱਚ ਹੀ ਸਿੱਖਿਓ ਵੀ ਕਹਿੰਦੇ ਆ ਵੀ ਗੁਰੂ ਨਾਨਕ ਸਾਹਿਬ ਦੇ ਦੋ ਸੁਪੁੱਤਰ, ਇੱਕ ਹੈ ਸ੍ਰੀ ਚੰਦ, ਦੂਜਾ ਛੋਟਾ ਹੈ ਲਖਮੀ ਦਾਸ, ਇਨਹਿ ਦੇ ਕੁਛ ਨਹਿ ਪਰਵਾਸ, ਇਹਨਾਂ ਨੂੰ ਗੁਰਤਾ ਗੱਦੀ ਦੇ ਦੇਣ, ਮਹਾਰਾਜ ਕਹਿੰਦੇ ਇਹ ਭਰੋਸੇ ਵਾਲੀ ਗੱਲ ਨਹੀਂ ਹੈ, ਯਕੀਨ ਨਾਲ ਨਹੀਂ ਕਿਹਾ ਜਾਂਦਾ, ਅਤੇ ਭਰੋਸੇ ਵਾਲੀ ਗੱਲ ਤਾਂ ਇਹੀ ਹੈ ਵੀ ਗੁਰੂ ਅੰਗਦ ਸਾਹਿਬ ਜੀ ਨੇ ਸਭ ਕੁਛ ਦੇ ਕੇ ਜਾਣਗੇ, ਇਸ ਪ੍ਰਕਾਰ ਸ਼ੋਹਰਤ ਭਈ ਸਾਰੇ, ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਸਾਰੇ ਕਹਿੰਦੇ ਮਸ਼ਹੂਰ ਹੋ ਗਈ, ਪ੍ਰਸਿੱਧ ਹੋ ਗਈ, ਹਰ ਪਾਸੇ ਫੈਲ ਗਈ ਹੈ, ਬੈਠੇ ਆਪੇ ਬੀਚ ਉਚਾਰੇ, ਜਿੱਥੇ ਵੀ ਆਪੋ ਵਿੱਚ ਹੀ ਕਹਿੰਦੇ ਬੈਠ ਰਲ ਮਿਲ ਕੇ ਬੈਠਦੇ ਆ, ਬਸ ਆਪੋ ਵਿੱਚ ਇਹੀ ਗੱਲ ਵਿਚਾਰਦੇ ਇੱਕ ਦੂਸਰੇ ਨੂੰ ਕਹਿੰਦੇ ਪੁੱਤਰਾਂ ਨੂੰ ਸ਼ੈਤ ਨਾ ਹੀ ਦੇਣ, ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਲੈਣਾ ਜੀ ਨੂੰ ਸਭ ਕੁਛ ਦੇ ਜਾਣਗੇ, ਸਿੱਖੀ ਪਰਖੀ ਜਬ ਹੈ ਕਿਰਪਾਲਾ, ਫਿਰ ਆਪੋ ਵਿੱਚ ਹੀ ਸਿੱਖ ਵੀ ਕਹਿੰਦੇ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਧੰਨ ਗੁਰੂ ਜਾ ਧਾਰਨ ਕਰਕੇ ਸਾਰਿਆਂ ਸਿੱਖਾਂ ਦੀ ਸਿੱਖੀ ਪਰਖੀ ਹੈ, ਨਿਸਚਲ ਰਹੇ ਉਹ ਸਰਬ ਹੀ ਕਾਲਾ, ਲੈਣਾ ਜੀ ਸਾਰਿਆਂ ਸਿਨਾਂ ਵਿੱਚ ਐਨ ਅਚਲ ਰਹੇ, ਇਹ ਡਾਵਾਂ ਡੋਲ ਨਹੀਂ, ਇਹ ਨਹੀਂ ਭਰਮੇ ਭਟਕੇ, ਇਹ ਨਹੀਂ ਭੱਜੇ ਹਨ, ਜਾਂ ਤੇ ਦੇਣ ਨਿਆਇ ਹੈ ਤਾਹੀ, ਸਿਆਣੇ ਗੁਰਸਿੱਖ ਆਪੋ ਵਿੱਚ ਹੀ ਕਹਿੰਦੇ ਵੀ ਇਸ ਕਰਕੇ ਨਿਆਂ ਵਾਲੀ ਤਾਂ ਗੱਲ ਇਹੀ ਹੈ ਵੀ ਇਹਨਾਂ ਨੂੰ ਹੀ ਦੇਣਾ ਯੋਗ ਬਣਦਾ ਹੈ ਗੁਰਤਾ ਗੱਦੀ, ਅਚਰਜ ਕਿਛ ਨਾ ਲਖ ਮਨ ਮਾਹੀ, ਆਪਾਂ ਆਪੋ ਆਪਣੇ ਮਨਾਂ ਵਿੱਚ ਚਰਚਾ ਨਾ ਜਾਣੋ ਵੀ ਇਹ ਇਉਂ ਕਿਉਂ ਕਰਨ, ਮਹਾਰਾਜ ਕਹਿੰਦੇ ਜਦੋਂ ਇਸ ਹਰ ਪਰਖ ਵਿੱਚ ਪੂਰੇ ਉਤਰੇ ਹੈ ਤੇ ਫਿਰ ਇਹਨਾਂ ਨੂੰ ਸਭ ਕੁਛ ਦੇਣਾ ਬਣਦਾ ਹੈ ਜੋਗੀ ਹੈ, ਸੁਣੀ ਸੁਲੱਖਣੀ ਸੁਧ ਅਸ ਕਾਨਾ, ਇਹੋ ਜੀ ਜਿਹੜੀ ਗੱਲਬਾਤ ਹੈ ਗੁਰੂ ਨਾਨਕ ਸਾਹਿਬ ਦੀ ਜਿਹੜੀ ਪਤਨੀ ਸੁਲੱਖਣੀ ਹੈ ਜਦੋਂ ਉਹਨੇ ਕੰਨਾਂ ਵਿੱਚ ਸੁਣੀ ਹੈ, ਹਿਰਦੇ ਉਪਜਿਓ ਖੋਬ ਮਹਾਨਾ, ਸੁਣਦਿਆਂ ਸਾਰੀ ਸੁਲੱਖਣੀ ਦੇ ਹਿਰਦੇ ਵਿੱਚ ਬੜਾ ਭਾਰੀ ਕਿਸ਼ੋਭ ਜਿਹਾ ਉੱਠਿਆ ਹੈ, ਬਹੁਤ ਤਕੜੀ ਘਬਰਾਹਟ ਜੀ ਪੈਦਾ ਹੋਇਆ ਈ ਹੈ, ਚਿੰਤਾ ਤੁਰ ਹੋਏ ਤੂਰਨ ਆਈ, ਔਰ ਚਿੰਤਾ ਵਿੱਚ ਆਤਰ ਕੀ ਵਿਆਕਲ ਜੀ ਹੋ ਕੇ ਛੇਤੀ ਦੇ ਕੇ ਪਤੀ ਸਤਿਗੁਰਾਂ ਦੇ ਕੋਲ ਆ ਗਈ ਹੈ, ਜਹ ਧਰਮਸਾਲ ਹੁਤੇ ਜਗ ਸਾਈ, ਜਿੱਥੇ ਜਗਤ ਦੇ ਮਾਲਕ ਧਰਮਸਾਲਾ ਵਿੱਚ ਬੈਠੇ ਹੋਏ ਸਨ, ਤੈ ਸੁਤ ਬੈਠੇ ਤਾਹਾਂ ਸਮੀਪਾ, ਸਵੇਰੇ ਸੁਲੱਖਣੇ ਨੇ ਕੀ ਦੇਖਿਆ ਮੇਰੇ ਦੋਵੇਂ ਸੁਪੁੱਤਰ ਵੀ ਮਹਾਰਾਜ ਦੇ ਕੋਲ ਹੀ ਬੈਠੇ ਹੋਏ, ਸੇਵਹ ਪਦ ਤੇਹਣ ਕੁਲ ਦੀਪਾ, ਇਹ ਵੀ ਦੇਖਿਆ ਸੁਲੱਖਣਿਆਂ ਨੇ ਵੀ ਜਿਹੜੇ ਤੇਹਣਾਂ ਦੇ ਕੁਲ ਦੇ ਪ੍ਰਕਾਸ਼ ਸ੍ਰੀ ਲਹਿਣਾ ਜੀ ਹੈ, ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸੇਵਾ ਕਰ ਰਹੇ, ਮੁੱਠੀ ਚਾਪੀ ਕਰੀ ਜਾ ਰਹੇ, ਔਰ ਸਿੱਖ ਕੇਤਿਕ ਨਿਜ ਕਾਨੇ, ਇਹ ਸੁਲੱਖਣੀ ਨੇ ਦੇਖਿਆ ਵੀ ਹੋਰ ਵੀ ਜਿਹੜੇ ਗੁਰੂ ਕੇ ਸਿੱਖ ਹੈ ਮਹਾਰਾਜ ਦੇ ਹਜ਼ੂਰੀ ਵਿੱਚ ਹੀ ਹਨ। ਤਹਿ ਚੱਲ ਆਈ ਮਨ ਮੁਰਝਾਨੇ, ਇਸ ਲੱਖਣੀ ਦਾ ਮਨ ਬਹੁਤ ਮੁਰਝਾਇਆ, ਦਾਸ ਜੀ ਹੋ ਉੱਥੇ ਚੱਲ ਕੇ ਆ ਪਹੁੰਚੀ। ਬੈਠ ਸਮੀਪ ਕਹੀ ਅਸਬਾਨੀ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਇਸ ਤਰ੍ਹਾਂ ਦੀ ਗੱਲਬਾਤ ਨੇ ਆਖੀ ਮੁੱਖੋਂ। ਸੁਣ ਸ੍ਰੀ ਚੰਦ ਪਿਤਾ ਗੁਣ ਖਾਨੀ, ਸ੍ਰੀ ਚੰਦ ਜੀ ਦੇ ਪਿਤਾ ਗੁਣਾਂ ਦੇ ਖਾਣ ਪਤੀ ਸਤਿਗੁਰੂ ਸੁਣੋ ਜੀ, ਕਿਉਂ ਵੇ ਪ੍ਰੀਤ ਆਪ ਮਨ ਠਾਨੀ, ਮਹਾਰਾ ਆਪ ਜੀ ਨੇ ਉਲਟੀ ਜੀ ਰੀਤੀ ਮਨ ਵਿੱਚ ਕਿਉਂ ਧਾਰੀ ਹੋਈ ਹੈ। ਕਰਹੋ ਰੀਤ ਜਗ ਪਰਮ ਸੁਹਾਨੀ, ਸੰਸਾਰ ਦੀ ਰੀਤੀ ਬੜੀ ਸੋਹਣੀ ਹੈ ਮਹਾਰਾ, ਉਹੀ ਰੀਤੀ ਤੁਸੀਂ ਕਰੋ ਜੀ। ਸਭ ਵਿਦ ਲਾਇਕ ਤਾਤ ਤੁਮਾਰੇ, ਕਹਿਣ ਲੱਗੀ ਕਹਿੰਦੇ ਮਹਾਰਾ ਦੇਖੋ ਤੁਹਾਡੇ ਜਿਹੜੇ ਸਪੁੱਤਰ ਹੈ ਉਹ ਸਭ ਤਰ੍ਹਾਂ ਕਰਕੇ ਹਰ ਪੱਖ ਤੋਂ ਲਾਇਕ ਹੈ, ਜੋ ਹੈ ਪ੍ਰੀਤ ਨ ਕਰਹੋ ਤਿੰਨਹੋ ਸੰਗਾਰੇ। ਮੈਂ ਜਦੋਂ ਵੀ ਦੇਖਦੀ ਹਾਂ ਤੁਸੀਂ ਆਪਣੇ ਪੁੱਤਰਾਂ ਨਾਲ ਕਿਸੇ ਸਮੇਂ ਕੋਈ ਪ੍ਰੀਤੀ ਪਿਆਰ ਕਰਦੇ ਹੀ ਨਹੀਂ ਹੋ। ਜਗ ਮੈਂ ਜਿਨ ਤੇ ਬੰਸ਼ ਵਧੇਰਾ, ਪੁੱਤਰਾਂ ਕਰਕੇ ਸੰਸਾਰ ਦੇ ਵੀ ਜਿਹੜਾ ਆਪਣਾ ਅੰਸ਼ ਬੰਸ਼ ਹੈ ਵਧਦਾ ਫੁੱਲਦਾ ਹੈ। ਜਸ ਹੋਏ ਸਭ ਵਿਖੇ ਕਨੇਰਾ, ਪੁੱਤਰਾਂ ਕਰਕੇ ਸਾਰਿਆਂ ਵਿੱਚ ਬੜਾ ਭਾਰੀ ਜਸ ਹੁੰਦਾ ਵੀ ਫਲਾਨੇ ਦੇ ਪੁੱਤਰ ਬੜੇ ਸਿਆਣੇ ਸੁਨੱਖੇ ਹੈ। ਰਹੇ ਨਾਮ ਜਿਨ ਤੇ ਬਖਿਆਤੀ, ਇਹਨਾਂ ਪੁੱਤਰਾਂ ਕਰਕੇ ਬਾਅਦ ਵਿੱਚ ਵੀ ਅੱਗੇ ਜਿਹੜਾ ਨਾਂ ਹੈ ਦੁਨੀਆਂ ਵਿੱਚ ਕਹਿੰਦੇ ਪ੍ਰਗਟ ਰਹਿੰਦਾ ਪ੍ਰਸਿੱਧ ਰਹਿੰਦਾ ਹੈ। ਅਮਕੇ ਕੀ ਕੁੱਲ ਜਗਤ ਸੁਹਾਤੀ, ਲੋਕ ਆਪੋ ਵਿੱਚ ਹੀ ਕਹਿੰਦੇ ਵੀ ਇਹ ਜਿਹੜੇ ਫਲਾਨੇ ਸਨ ਚੜਾਈਆਂ ਕਰ ਗਏ, ਉਹਨਾਂ ਦੀ ਇਹ ਸੋਹਣੀ ਕੁੱਲ ਉਹਨਾਂ ਦੇ ਬੱਚੇ ਹੈ। ਅਸਗੁਣਕਾਰ ਸੁਤਨ ਕੋ ਤਿਆਗਾ, ਜਿਹੜੇ ਮਹਾਰਾਜ ਜਿਹੜੇ ਪੁੱਤਰ ਹੈ ਉਹਨਾਂ ਨੂੰ ਤੁਸੀਂ ਛੱਡ ਕੇ, ਕਰਹੋ ਦਾਸ ਘਰ ਬਹੁ ਅਨੁਰਾਗਾ, ਜਿਹੜਾ ਸਾਡੇ ਘਰ ਦਾ ਦਾਸ ਹੈ ਲੈਣਾ ਜੀ, ਇਹਦੇ ਨਾਲ ਤੁਸੀਂ ਜ਼ਿਆਦਾ ਪ੍ਰੇਮ ਪਿਆਰ ਕਰਦੇ ਹੋ ਪੁੱਤਰਾਂ ਨਾਲੋਂ। ਦੋਹਰਾ ਬਹੁਰ ਕਲਾ ਨਿਜ ਵਸਤੂ ਜੋ, ਇਸੇ ਤਰ੍ਹਾਂ ਵੀ ਆਪਣੀ ਜਿਹੜੇ ਤੁਹਾਡੇ ਕੋਲ ਸ਼ਕਤੀ ਹੈ ਉਹ ਵੀ, ਤੇ ਹੋਰ ਜਿਹੜੀ ਕੋਈ ਵਸਤੂ ਹੈ ਗੁਰਤਾ ਗੱਦੀ ਦੀ, ਦਈ ਚਹਿਤ ਹੋਤਾ, ਮੈਂ ਸੁਣਿਆ ਮਹਾਰਾ ਗੁਰਤਾ ਗੱਦੀ ਵੀ ਆਪਣੀ ਜਿਹੜੀ ਤਾਕਤ ਹੈ ਉਹ ਦੋਵੇਂ ਚੀਜ਼ਾਂ ਇਹਨਾਂ ਨੂੰ ਤੁਸੀਂ ਦਿਆ ਚਾਹੁੰਦੇ। ਤਾਤਨ ਤੇ ਅਧਕਾਇ ਕਰ, ਇਸ ਤਰ੍ਹਾਂ ਆਪਣੇ ਪੁੱਤਰਾਂ ਤੋਂ ਬਹੁਤ ਵੱਡਾ ਮਹਾਨ ਬਣਾ ਕਰਕੇ ਇਹਨਾਂ ਨੂੰ ਬੈਠਾਰਹ ਜਗ ਮਾਹਿ, ਸੰਸਾਰ ਦੇ ਵਿੱਚ ਤੁਸੀਂ ਬਿਠਾ ਦਿਓਗੇ ਇਹਨਾਂ ਨੂੰ। ਚੌਪਈ ਅਵਤਾਰ ਆਦਿਕ ਭਏ ਅਗਾਰੀ, ਦੇਖੋ ਹੇ ਪਤੀ ਸਤਿਗੁਰੂ ਪਹਿਲਾਂ ਸਰਜਗ ਵਿੱਚ, ਤ੍ਰਿਤੇ ਵਿੱਚ, ਦੁਆਪਰ ਵਿੱਚ ਅਵਤਾਰ ਹੋਏ ਹੈ। ਕਿਨਹੋਂ ਕਬ ਐਸੀ ਮਤ ਧਾਰੀ, ਕਿਸੇ ਨੇ ਵੀ ਕਿਸ ਤਰ੍ਹਾਂ ਇਸ ਤਰ੍ਹਾਂ ਦੀ ਜਿਹੜੀ ਅਕਲ ਮਤ ਨਹੀਂ ਧਾਰਨ ਕੀਤੀ ਵੀ ਪੁੱਤਰਾਂ ਨੂੰ ਛੱਡ ਕੇ ਕਿਸੇ ਨੂੰ ਹੋਰ ਕੁਛ ਦਿੱਤਾ ਹੋਵੇ। ਹੋਤ ਸੁਤਨ ਕੇ ਦਾਸ ਵਧਾਵਾ, ਪੁੱਤਰਾਂ ਦੇ ਹੁੰਦਿਆਂ ਹੋਇਆ ਆਪਣੇ ਕਿਸੇ ਸੇਵਕ ਨੂੰ ਉਹਨਾਂ ਨੇ ਬਹੁਤਾ ਵਧਾਇਆ ਉੱਚਾ ਚੁੱਕਿਆ ਹੋਵੇ। ਨਿਜ ਅਸਥਾਨ ਤਾਹੇ ਬਿਠਾਵਾ, ਜਿੰਨੇ ਪਿਛਲੇ ਯੁਗਾਂ ਵਿੱਚ ਅਵਤਾਰ ਹੋਏ ਉਹਨਾਂ ਨੇ ਬਾਅਦ ਆਪਣੇ ਪੁੱਤਰਾਂ ਨੂੰ ਆਪਣੇ ਥਾਂ ਬਿਠਾਇਆ। ਕ੍ਰਿਸ਼ਨ ਜੀ ਵੱਲੋਂ ਵੇਖੋ, ਰਾਮ ਜੀ ਵੱਲੀ ਵੇਖੋ, ਸਭ ਨੇ ਆਪਣੇ ਪੁੱਤਰਾਂ ਨੂੰ ਹੀ ਸਭ ਕੁਛ ਦਿੱਤਾ ਲਿਆ। ਬਾਤ ਨਨੀ ਕੀ ਲੇਹ ਵਿਚਾਰੀ, ਇਸ ਕਰਕੇ ਹੇ ਪਤੀ ਸਤਿਗੁਰੂ ਜਿਹੜਾ ਤੁਸੀਂ ਪੁੱਤਰਾਂ ਨੂੰ ਛੱਡ ਕੇ ਆਪਣੇ ਦਾਸ ਨੂੰ ਸਭ ਕੁਛ ਦਿਆ ਜਾਣੇ ਚੰਗੀ ਗੱਲ ਨਹੀਂ। ਜੋ ਹਿਰਦੇ ਇਉਂ ਚਾਹੇ ਤੁਮਾਰੀ, ਭਲਾ ਇਸ ਤਰ੍ਹਾਂ ਤੁਹਾਡੀ ਹਿਰਦੇ ਦੀ ਚਾਹ ਨਾ ਵੀ ਪੁੱਤਰਾਂ ਨੂੰ ਨੀ ਕੋਈ ਦੇਣਾ ਦਾਸ ਨੂੰ ਸਭ ਕੁਛ ਦੇ ਜਾਣਾ ਇਹ ਚੰਗੀ ਗੱਲ ਨਹੀਂ ਹੋਵੇਗੀ। ਸੰਤਤ ਚਿਤ ਮੈਂ ਤਪ ਹੈ ਨੀਤੀ, ਇਸ ਤਰ੍ਹਾਂ ਤੁਸੀਂ ਪਤੀ ਸਤਿਗੁਰੂ ਜਦੋਂ ਚਰੋਂ ਜਾਓਗੇ ਤੁਹਾਡੇ ਸਰੀਰ ਤਿਆਗਣ ਤੋਂ ਬਾਅਦ ਤੁਹਾਡੀ ਸੰਤਾਨ ਤੁਹਾਡੇ ਬੱਚੇ ਹਮੇਸ਼ਾ ਤਪਿਆ ਕਰਨਗੇ, ਚਿੱਤ ਵਿੱਚ ਬਹੁਤ ਦੁਖੀ ਹੋਇਆ ਕਰਨਗੇ, ਤੁਹਾਨੂੰ ਚੰਗਾ ਮੰਦਾ ਆਖਿਆ ਕਰਨ। ਸੁਖ ਨਹਿ ਪਾਵੈ ਪਿਖ ਹੈ ਅਨੀਤੀ, ਕਿਉਂਕਿ ਜਦੋਂ ਤੁਹਾਡੇ ਪਿਤਾ ਦੀ ਉਲਟੀ ਰੀਤੀ ਜੀ ਉਹਨਾਂ ਨੇ ਦੇਖੀ ਤੇ ਉਹ ਵਿਚਾਰੇ ਪੁੱਤਰ ਸੁਖ ਨਹੀਂ ਪਾਉਣਗੇ ਕੀ ਹੋਣਗੇ। ਭਗਤ ਬਛਲ ਸੁਣ ਕੇ ਅਸ ਬਾਨੀ। ਹਾਂ, ਭਗਤਾਂ ਨਾਲ ਪਿਆਰ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਆਪਣੇ ਪਤਨੀ ਦੇ ਇਹੋ ਜਿਹੇ ਬਚਨਾਂ ਨੂੰ ਸੁਣ ਕੇ ਕਿਤਕ ਕਾਲ ਲਓ ਤੂਸ਼ਨ ਠਾਨੀ। ਕੁਝ ਸਮਾਂ ਤੱਕ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਚੁੱਪੀ ਧਾਰੀ ਰੱਖੀ, ਕੁਝ ਨਹੀਂ ਕਿਹਾ ਪਤਨੀ ਨੂੰ। ਤਿਸ਼ਨ ਲੇ ਮੂਖਕ ਮੰਜਾਰੀ। ਉਸ ਸਮੇਂ ਕਹਿੰਦੇ ਇੱਕ ਬਿੱਲੀ ਇੱਕ ਚੂਹੀ ਜੀ ਲੈ ਕੇ ਮੂਸੀ ਜੀ ਲੈ ਕੇ ਅਰਧ ਚਬਰ ਕਰ ਗੇਰ ਅਗਾਰੀ। ਜਿਸਨੇ ਮੂੰਹ ਵਿੱਚ ਲੈ ਕੇ ਚੂਹੀ ਜੀ ਅੱਧੀ ਜੀ ਚਬ ਦਿੱਤੀ ਹੈ ਤੇ ਜਿੱਥੇ ਮਹਾਰਾਜ ਬੈਠੇ ਆ ਥੋੜਾ ਜਿਹਾ ਦੂਰ ਕਹਿੰਦੇ ਉਹ ਸਿੱਟ ਕੇ ਚਲੀ ਗਈ, ਭੱਜ ਗਈ ਹੈ। ਸਿੱਖ ਨਾ ਡਰਾਈ ਭੈ ਕਰ ਭਾਗੀ। ਸਿੱਖਾਂ ਨੇ ਕਹਿੰਦੇ ਡਰਾ ਤੈਨੂੰ ਦੱਸ ਦਿੱਤੀ ਹੈ, ਭੈ ਕਰਕੇ ਉੱਥੇ ਸਿੱਟ ਕੇ ਭੱਜ ਗਈ ਹੈ। ਮੂਖਕ ਪਰੀ ਰਹੀ ਤਹ ਆਗੀ। ਮਹਾਰਾਜ ਜਿੱਥੇ ਬੈਠੇ ਉਹਦੇ ਕੁਝ ਅੱਗੇ ਜੇ ਸਾਹਮਣੇ ਜੀ ਉਹ ਚੂਹੀ ਜੀ ਪਈ ਰਹੀ ਹੈ। ਕਿਰਪਾ ਨਿਧਾਨ ਜਬ ਹੈ ਚੱਖ ਦੇਖੀ। ਕਿਰਪਾ ਦੇ ਖਜ਼ਾਨੇ ਸਤਿਗੁਰਾਂ ਨੇ ਬੈਠਿਆਂ ਬੈਠਿਆਂ ਜਦੋਂ ਮਰੀ ਪਈ ਚੂਹੀ ਜੀ ਪਈ ਤੱਕੀ ਹੈ। ਕਰਨ ਸੁਲੱਖਣੀ ਨਿਸ਼ਾ ਵਿਸੇਖੀ। ਆਪਣੀ ਜਿਹੜੀ ਪਤਨੀ ਉਹਦੀ ਚੰਗੀ ਤਰ੍ਹਾਂ ਕਹਿੰਦੇ ਤਸੱਲੀ ਕਰਾਉਣ ਵਾਸਤੇ ਸ੍ਰੀ ਚੰਦ ਸੋ ਗੇਰਾ ਅਲਾਈ। ਪਤਨੀ ਨੇ ਦੇਖਦਿਆਂ ਸੁਣਾ ਕੇ ਸ੍ਰੀ ਚੰਦ ਨੂੰ ਇਉਂ ਬਚਨ ਕਿਹਾ, ਆਪ ਜੀ ਨੇ ਮੂਖਕ ਪਰੀ ਨਪਲ ਇਹ ਥਾਏ। ਸ੍ਰੀ ਚੰਦ ਸਪੁੱਤਰ ਆ ਸਾਹਮਣੇ ਚੂਹੀ ਜੀ ਮਰੀ ਪਈ ਹੈ, ਪਈ ਹੋਈ ਚੰਗੀ ਨਹੀਂ ਲੱਗਦੀ ਹੈ। ਨਿਜ ਘਰ ਸੰਗ ਉਚਾਏ ਲਿਜਾਓ। ਹੇ ਸ੍ਰੀ ਚੰਦ, ਮਰੀ ਪਈ ਚੂਹੀ ਜੀ ਚੁੱਕ ਕੇ ਆਪਣੇ ਹੱਥਾਂ ਨਾਲ ਬਾਹਰ ਲੈ ਜਾ। ਬਾਹਰ ਦਰ ਗੇ ਰਹ ਪੁਨ ਆਵੋ। ਬਾਹਰ ਦਰਵਾਜ਼ੇ ਤੋਂ ਸਿੱਟ ਕੇ ਫਿਰ ਵੀ ਵਾਪਸ ਆ ਜਾ ਧਰਮਸ਼ਾਲਾ। ਸ੍ਰੀ ਚੰਦ ਸੁਨ ਬੈਨ ਅਲਾਏ। ਸ੍ਰੀ ਚੰਦ ਹੋਣੀ ਉਸ ਵੇਲੇ ਸੁਣ ਕੇ ਉਹਨਾਂ ਨੇ ਬਚਨ ਕਹੇ, ਦੇਖੇ ਮੈਂ ਇਸ਼ਟੀ ਬਹੁਤ ਆਏ ਲਗਾਏ। ਪਿਤਾ ਗੁਰੂ ਜੀ ਤੁਹਾਡੇ ਵਰਗੇ ਬਥੇਰੇ ਮੈਂ ਪਹਿਲਾਂ ਕਦੇ ਮਦਾਰੀ ਦੇਖੇ ਤਮਾਸ਼ਕੀਰ ਦੇਖੇ। ਖਾਲਨ ਕੀ ਮੰਝਾਰ ਬਨਾਵਤ। ਜਿਹੜੇ ਮਦਾਰੀ ਹੈ ਨਾ ਖੱਲਾਂ ਜੀਆਂ ਚਿਮੜੀ ਦੀਆਂ ਲੈ ਕੇ ਬਿੱਲੀਆਂ ਬਣਾ ਦਿੰਦੇ। ਪੰਖ ਕਬੂਤਰ ਕਰ ਹੈ ਉਡਾਵਤ। ਇਸ ਤਰ੍ਹਾਂ ਖੰਭਾਂ ਦੇ ਕਹਿੰਦੇ ਮਦਾਰੀ ਜੇ ਕਬੂਤਰ ਬਣਾ ਬਣਾ ਕੇ ਉਡਾ ਦਿੰਦੇ ਆਕਾਸ਼। ਕਰ ਹੋ ਰੀਤ ਕਛ ਤਿੰਨ ਹੈ ਸਮਾਨਾ। ਉਹ ਮਦਾਰੀਆਂ ਵਰਗੀ ਰੀਤੀ ਤੁਸੀਂ ਇੱਥੇ ਬੈਠੇ ਬੈਠੇ ਕਰੀ ਜਾ ਰਹੇ ਹੋ। ਠੱਟਿਓ ਕਪਟ ਤੁਮ ਮੈਂ ਮਨ ਜਾਨਾ। ਮਨ ਮੈਂ ਜਾਣ ਲਿਆ ਤੁਸੀਂ ਵੀ ਉਹ ਮਦਾਰੀਆਂ ਵਾਂਗੂ ਸ਼ਲਫਰੇ ਵੀ ਕੀਤਾ ਕਤਰੇ। ਸੂਕਰ ਕੂਕਰ ਨਿਜ ਸੰਗ ਲਾਏ। ਇਹਨਾਂ ਵੀ ਤੁਸੀਂ ਕਹਿੰਦੇ ਮਦਾਰੀਆਂ ਨੂੰ ਹੋਰ ਹੀ ਕੁਛ ਕੀਤਾ ਸੀ, ਕੁੱਤੇ ਕੁੱਤੀਆਂ ਸੂਰਜੇ ਮਗਰ ਲਾ ਲਏ ਸੀ। ਵਹਿਰ ਫਿਰੇ ਸਭ ਕੋ ਦਿਖਰਾਏ। ਬਾਹਰ ਬਾਹਰ ਫਿਰੇ ਸੀ ਜੰਗਲ ਵਿੱਚ ਸਾਰਿਆਂ ਨੂੰ ਦਿਖਾਇਆ ਸੀ ਤੁਸੀਂ ਇਹ। ਕਰਕੇ ਦਇਓ ਤਿਹਾਵਲ ਸੋਈ। ਛੱਡ ਦਿੱਤਾ ਹੈ ਤੂੰ ਪਹਿਲਾਂ। ਵਹਿਰ ਫਿਰੇ ਸਭ ਕੋ ਦਿਖ ਰਹਾ। ਬਾਹਰ ਜਾ ਕੇ ਫਿਰੇ ਥਰੇ ਉੱਥੇ ਫਿਰ ਤੁਸੀਂ ਕਹਿੰਦੇ ਉਜਾੜ ਵਿੱਚ ਮੁਰਦਾ ਪਿਆ ਦਿਖਾ ਦਿੱਤਾ। ਕਰਕੇ ਦਇਓ ਤਿਹਾਵਲ ਸੋਈ। ਫਿਰ ਕਹਿੰਦੇ ਮਦਾਰੀ ਵਾਂਗੂ ਤੁਸੀਂ ਕਹਿੰਦੇ ਉਹਨੂੰ ਫਿਰ ਜਿਹੜਾ ਮੁਰਦਾ ਸੀ ਉਹਨੂੰ ਤਿੰਨ ਮੀਲ ਦਾ ਕੜਾਹ ਪ੍ਰਸ਼ਾਦ ਬਣਾ ਕੇ ਦਿਖਾ ਦਿੱਤਾ। ਕੋ ਐਸੋ ਛਲ ਬਹਰੋ ਹੋਈ। ਪਹਿਲਾਂ ਤੁਸੀਂ ਉਹ ਕਹਿੰਦੇ ਮਦਾਰੀ ਵਾਂਗੂ ਛਲ ਫਰੇਬ ਜਿਹਾ ਕੀਤਾ, ਇਸੇ ਤਰ੍ਹਾਂ ਕਹਿੰਦੇ ਇਹ ਕੋਈ ਛਲ ਫਰੇਬ ਹੋਣਾ ਏ ਬਿੱਲੀ ਜੀ ਰਾਹੀਂ ਜਿਹੜੀ ਚੂਹੀ ਜੀ ਛਟਾਈ ਹੈ ਨਾ, ਇਹ ਤੁਸੀਂ ਕੋਈ ਕਹਿੰਦੇ ਕੇ ਚੇਸ਼ਟਾ ਕੀਤੀ ਹੈ। ਮੁਝ ਬਿਲੋਕਨੇ ਚਾਹੇ ਨਾ ਕੋਈ। ਲੱਗਾ ਮਰੀ ਪਈ ਰਹੇ ਪਈ ਰਵੇ, ਮੈਨੂੰ ਤਾਂ ਇਹਦੇ ਵੱਲ ਨਹੀਂ ਦੇਖਣ ਦੀ ਕੋਈ ਇੱਛਾ ਹੀ ਨਹੀਂ, ਮੈਂ ਨਹੀਂ ਝਾਕਦਾ। ਹੋ ਨਾ ਉਚਾਵੋ ਮ੍ਰਿਤਕ ਜੋਈ। ਬਾਕੀ ਇਹ ਮਰੀ ਪਈ ਚੂਹੀ ਮੈਂ ਬਿਲਕੁਲ ਨਹੀਂ ਚੁੱਕਾਂਗਾ ਇਸ ਨੂੰ। ਅਸ ਕਹਿ ਤੂਸ਼ਨ ਮੁਖ ਤੇ ਠਾਨੀ। ਇਸ ਤਰ੍ਹਾਂ ਦੇ ਬਚਨ ਸ੍ਰੀ ਚੰਦ ਨੇ ਕਹਿ ਕੇ ਪਿਤਾ ਸਤਿਗੁਰੂ ਜੀ ਨੇ ਮੁਖ ਤੋਂ ਚੁੱਪੀ ਧਾਰ ਲਈ ਹੈ, ਗੁੰਗਾ ਹੀ ਬਣ ਗਿਆ। ਦੁਤੀਯ ਤਾਤ ਸੋ ਕਹਿ ਗੁਰਬਾਨੀ। ਉਦੋਂ ਬਾਅਦ ਜਿਹੜਾ ਦੂਜਾ ਪੁੱਤਰ ਲਖਮੀ ਚੰਦ ਉਹਦੇ ਸਾਰ ਸਤਿਗੁਰਾਂ ਨੇ ਬਚਨ ਕਿਹਾ, ਲਖਮੀ ਦਾਸ ਸੁਣੋ ਸੋ ਉਠਾਵੋ। ਲਖਮੀ ਦਾਸ ਪੁੱਤਰ ਬਚਨ ਸੁਣ, ਤੂੰ ਮਰੀ ਚੂਹੀ ਜੀ ਚੁੱਕ। ਨਿਕਟ ਨਾ ਨੀਕੇ ਵਹਿਰ ਬਗਾਵੋ। ਕੋਲ ਪਈ ਚੰਗੀ ਨੀ ਲੱਗ ਰਹੀ ਹੈ ਤੂੰ ਚੁੱਕ ਕੇ ਬਾਹਰ ਸੁੱਟਿਆ। ਤਬ ਬੋਲਿਓ ਸੋ ਸੁਣੀਏ ਤਾਤਾ। ਇਹ ਕਿਹੜਾ ਘੱਟ ਸੀ, ਇਹ ਵੀ ਕਹਿਣ ਲੱਗਾ ਪਿਤਾ ਜੀ ਸੁਣੀਏ ਧਿਆਨ ਦੇ ਕੇ। ਹਮਕੋ ਉਚਿਤ ਨ ਐਸੀ ਬਾਤਾ। ਕਹਿੰਦੇ ਅਸੀਂ ਚੂਹੀਆਂ ਮਰੀਆਂ ਚੁੱਕੀ, ਸਾਡੇ ਲਈ ਤਾਂ ਗੱਲ ਯੋਗ ਨਹੀਂ ਹੈ। ਮ੍ਰਿਤਕ ਮੂਖ ਕੀ ਹੱਥ ਨ ਲਾਵੋ। ਤੁਸੀਂ ਤਾਂ ਚੁੱਕਣ ਦੀ ਗੱਲ, ਮੈਂ ਮਰੀ ਨੂੰ ਚੂਹੀ ਨੂੰ ਹੱਥ ਵੀ ਨਹੀਂ ਲਾਵਾਂ। ਕਹੋ ਤਾਂ ਔਰ ਪਾਸ ਉੱਚ ਬਾਵਾ। ਜੇ ਤੁਸੀਂ ਕਾਖੋ ਹੋਰਾ ਦਾਸ ਬਥੇਰੇ ਬੈਠੇ, ਇਹਨਾਂ ਨੂੰ ਕਹਿ ਕੇ ਜ਼ਰੂਰ ਚੁਕਵਾ ਦਿੰਦਾ। ਅਸ ਕਹਿ ਤੂਸ਼ਨ ਮਾਨ ਵਿਸੇਖਾ। ਇਸ ਤਰ੍ਹਾਂ ਕਹਿ ਕੇ ਕਹਿੰਦੇ ਬਸ ਮਾਨ ਵਿੱਚ ਹੰਕਾਰ ਵਿੱਚ ਚੁੱਪ ਕਰਕੇ ਲਕਮੀ ਦਾਸ ਵੀ ਬਹਿ ਗਏ। ਤਬ ਲਹਿਣੇ ਦਿਸ਼ ਸ੍ਰੀ ਗੁਰ ਦੇਖਾ। ਉਸ ਵੇਲੇ ਫਿਰ ਜੋ ਸ੍ਰੀ ਲਹਿਣਾ ਜੀ ਗੁਰੂ ਅੰਗਦ ਸਾਹਿਬ ਉਹਨਾਂ ਦੀ ਤਰਫ਼ ਗੁਰੂ ਨਾਨਕ ਸਾਹਿਬ ਜੀ ਨੇ ਤੱਕਿਆ। ਉਠੋ ਤੁਸੀਂ ਕਰਤਾਰ ਪਿਆਰੇ। ਕਹਿੰਦੇ ਵੀ ਰੱਬ ਦੇ ਪਿਆਰੇ ਕਰਤਾਰ ਦੇ ਪਿਆਰ, ਫਿਰ ਤੁਈਓ ਉੱਠ। ਮੂਖ ਕਚਾਏ ਵਹਿਰ ਦੇ ਹੁਡਾਰੇ। ਆਹੀ ਮਰੀ ਚੂਹੀ ਪਈ, ਇਹਨੂੰ ਚੁੱਕ ਕੇ ਬਾਹਰ ਸਿੱਟਿਆ। ਆਦੋ ਬਚਨ ਸੁਨਤ ਤਤਕਾਲਾ। ਲਹਿਣਾ ਜੀ ਨੇ ਗੁਰੂ ਅੰਗਦ ਸਾਹਿਬ ਨੇ ਅੱਧਾ ਬਚਨ ਹੀ ਕਹਿੰਦੇ ਸੁਣਿਆ ਬੜੀ ਛੇਤੀ ਹੀ। ਉੱਠਿਓ ਉਠਾਈ ਤੁਰਤ ਵਿਸਾਲਾ। ਛਾਲ ਮਾਰ ਕੇ ਉੱਠੇ ਹਾਂ ਤੇ ਉਸੇ ਵੇਲੇ ਚੂਹੀ ਜੀ ਚੁੱਕ ਦਿੱਤੀ ਉੱਥੋਂ। ਕੇਤਕ ਦੂਰ ਜਾਏ ਸੋ ਡਾਰੀ। ਕੁਝ ਧਰਮਸਾਲਾਂ ਤੋਂ ਦੂਰ ਜਾ ਕੇ ਉਹਨੂੰ ਸਿੱਟ ਦਿੱਤਾ। ਤੇ ਛਿਨ ਸ੍ਰੀ ਗੁਰ ਗਿਰਾ ਉਚਾਰੀ। ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਆਪਣੀ ਪਤਨੀ ਸੁਲੱਖਣੀ ਨੂੰ ਗੱਲ ਆਖੀ ਹੈ। ਮੂਲੇ ਸੁਤਾ ਪਿਖੋ ਮਨ ਗੁਨੀਏ। ਕਹਿੰਦੇ ਮੂਲੇ ਚੰਦ ਦੀ ਸਿਆਣੀ ਧੀਏ, ਸੁਣ ਲਾ ਤੇ ਮਨ ਵਿੱਚ ਵਿਚਾਰ ਲੈ। ਇਹ ਨਿਜ ਸੁਤ ਸੋ ਪਰ ਸੁਤ ਜਨੀਏ। ਜਿਨ੍ਹਾਂ ਦੀ ਸਿਫਾਰਿਸ਼ ਕਰਦੀ ਹੈ ਆਪਣੇ ਪੁੱਤਰ ਹੈ, ਉਹ ਜਿਹੜੇ ਲਹਿਣਾ ਜੀ ਹੈ ਉਹ ਕਹਿੰਦੇ ਦੂਜੇ ਦੇ ਕਿਸੇ ਦੇ ਸੁਪੁੱਤਰ ਹੈ, ਵਿਚਾਰ ਲੈ। ਮਨ ਹੈ ਕਹਿਓ ਨਾ ਬਚਨ ਕਦਾਈ। ਤੇਰੇ ਜਿਹੜੇ ਪੁੱਤ ਹੈ ਤਾਂ ਕਦੇ ਵੀ ਨੀ ਕਿਹਾ ਬਚਨ, ਨਾ ਤੇਰਾ ਮੰਨਦੇ ਨਾ ਤੁਹਾਡਾ ਮੰਨਦੇ। ਸੇ ਆਇਸ ਅਨੁਸਾਰ ਸਦਾ। ਇਹ ਜਿਹੜਾ ਦਾਸ ਹੈ ਲਹਿਣਾ ਗੁਰੂ ਅੰਗਦ ਸਾਹਿਬ, ਇਹ ਹਮੇਸ਼ਾ ਆਗਿਆ ਵਿੱਚ ਰਹਿੰਦਾ ਹੈ। ਦੋਹਰਾ ਨਹਿ ਕਿਸ ਹੂੰ ਕੇ ਕਰ ਬਿਖੈ। ਬਾਕੀ ਪੁੱਤ ਨਹੀਂ, ਇਹ ਜਿਹੜੀ ਕੋਈ ਦਾਤ ਹੈ ਨਾ ਗੁਰਤਾ ਗੱਦੀ ਦੀ, ਇਹ ਕਿਸੇ ਹਵੇ ਹੱਥ ਵਿੱਚ ਨਹੀਂ। ਸਭ ਕਰਤਾਰ ਅਧੀਨ। ਸਭ ਕੁਛ ਪਰਮੇਸ਼ਰ ਦੇ ਅਧੀਨ ਹੈ। ਜਿਸ ਪਰ ਕਰਨਾ ਦ੍ਰਿਸ਼ਟ ਹੋਏ। ਇਹ ਪਤਨੀ ਜਿਸਦੇ ਉੱਪਰ ਪਰਮੇਸ਼ਰ ਦੀ ਮਿਹਰ ਦੀ ਨਿਗਾਹ ਹੋਵੇਗੀ। ਤਿੰਨ ਹੈ ਬਸਤ ਇਹ ਲੀਨ। ਉਹਨੇ ਵਸਤੂ ਲੈ ਲੈਣੀ ਹੈ। ਚੌਪਈ ਜਿਸ ਧਰਨੀ ਮਹਿ ਹੋਏ ਨਿਵਾਨਾ। ਬਾਕੀ ਪਤਨੀ ਸਿਆਣੇ ਕਹਿੰਦੇ ਵੀ ਜਿਸ ਧਰਤੀ ਵਿੱਚ ਨਿਮਾਣ ਪੁਣਾ ਹੁੰਦਾ, ਧਰਤੀ ਜਿੱਥੇ ਨੀਵੀ ਹੁੰਦੀ ਹੈ। ਤਹ ਜਲ ਜਾਵੇ ਟਿਕ ਹੈ ਮਹਾਨਾ। ਉੱਥੇ ਕਹਿੰਦੇ ਜਿਹੜਾ ਪਾਣੀ ਮੱਲੋ ਮੱਲੀ ਜਾ ਕੇ ਟਿਕ ਜਾਂਦਾ ਹੁੰਦਾ ਨੀਵੇ ਥਾਂ। ਟਿੱਬਾ ਜਹਾਂ ਉਚੇਰਾ ਹੋਈ। ਇਸੇ ਤਰ੍ਹਾਂ ਜਿੱਥੇ ਮਿੱਟੀ ਦਾ ਰੇਤੇ ਦਾ ਬਹੁਤਾ ਉੱਚਾ ਟਿੱਬਾ ਜਾ ਹੋਵੇ। ਤਹ ਜਲ ਬੂੰਦ ਟਿਕੈ ਨਹਿ ਕੋਈ। ਭਾਵੇਂ ਜਿੰਨਾ ਮਰਜ਼ੀ ਬਾਰਿਸ਼ ਪੈਂਦੀ, ਉੱਥੇ ਇੱਕ ਵੀ ਪਾਣੀ ਦੀ ਬੂੰਦ ਨਹੀਂ ਠਹਿਰਦੀ, ਨਾਲੋ ਨਾਲ ਹੀ ਹੇਠਾਂ ਨਿਕਲਦੀਆਂ। ਸੁਣ ਕੇ ਬਚਨ ਦੇਖ ਨਿਜ ਨੈਨਾ। ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਤੇ ਅੱਖਾਂ ਨਾਲ ਵੀ ਦੇਖ ਲਿਆ ਵੀ ਪੁੱਤਰ ਤਾਂ ਮੰਨਦੇ ਨਹੀਂ ਆ, ਪੁੱਠੇ ਹੀ ਬੋਲਦੇ। ਗਈ ਸੁਲੱਖਣੀ ਉੱਠ ਨਿਜ ਐਨਾ। ਉੱਠ ਕੇ ਮਹਾਰਾਜ ਦੇ ਕੋਲੋਂ ਸੁਲੱਖਣੀ ਆਪਣੇ ਘਰ ਵੱਲ ਚਲੀ ਗਈ ਹੈ। ਕਿਤਕ ਦਿਵਸ ਜਬ ਬੀਤੇ ਬਹੋਰੀ। ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਿਸ ਵੇਲੇ ਕੁਝ ਕੁ ਦਿਨ ਹੋਰ ਲੰਘੇ ਹਨ। ਪਰਖਣ ਕੀ ਠਾਨੀ ਵਿਦ ਔਰੀ। ਆਪਣੇ ਪੁੱਤਰਾਂ ਨੂੰ ਕਹਿੰਦੇ ਪ੍ਰੀਖਿਆ ਕਰਨ ਵਾਸਤੇ ਹੋਰ ਕੋਈ ਵਿਧੀ ਕੀਤੀ, ਹੋਰ ਤਰੀਕਾ ਕੋਈ ਕੀਤਾ ਹੈ। ਭਵ ਅੰਬੁਧ ਤਾਰਨ ਗੁਰ ਪੋਤਾ। ਜੋ ਗੁਰੂ ਨਾਨਕ ਸਾਹਿਬ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਜਹਾਜ਼ ਵਰਤ ਹਨ। ਜਾਮਨ ਭਏ ਏਕ ਭਾਉ ਨਿਜ ਸੋਤਾ। ਹਾਂ, ਰਾਤ ਨੂੰ ਗੁਰੂ ਮਹਾਰਾਜ ਜੀ ਆਪਣੇ ਰੰਗ ਵਿੱਚ ਜਾਂ ਆਪਣੀ ਮੌਜ ਵਿੱਚ ਸੁੱਤੇ ਪਏ ਸਨ। ਉਬੇ ਤਾਤ ਤੇਹ ਕਾਲ ਸਮੀਪਾ। ਉਸ ਵੇਲੇ ਜਿਹੜੇ ਦੋਵੇਂ ਸੁਪੁੱਤਰ ਹੈ ਉਹ ਵੀ ਨੇੜੇ ਹੀ ਪਏ ਹੋਏ ਸੀ ਲੰਮੀਆਂ ਤਾਣ ਕੇ। ਸ੍ਰੀ ਸੱਸ ਪ੍ਰਤ ਤਬ ਨਿਕਟ ਬੁਲੀਪਾ। ਉਸ ਵੇਲੇ ਗੁਰੂ ਮਹਾਰਾਜ ਨੇ ਕਹਿੰਦੇ ਸ੍ਰੀ ਚੰਦ ਨੂੰ ਆਵਾਜ਼ੀ ਮਾਰ ਕੇ ਤੇ ਕੋਲ ਬੁਲਾਇਆ ਤਾਤ ਸੰਭਿਆਨ ਧੋਨ ਸਰ ਜਾਈਏ ਕਹਿਣ ਲੱਗੇ ਹੇ ਬਈ ਸੁਪੁੱਤਰ ਸ੍ਰੀ ਚੰਦ ਆ ਸਾਡੇ ਦੋ ਚਾਦਰੇ ਜੇ ਲੈ ਕੇ ਸਰੋਵਰ ਤੇ ਧੋਣ ਲਈ ਚਲੇ ਜਾਈਏ ਸੁਖਤ ਕਰ ਤੂਰਨ ਢਿੱਗ ਲਿਆਈਏ ਹਾਂ ਕਹਿੰਦੇ ਸੁਕਾ ਕੇ ਨਾ ਚੰਗੀ ਤਰ੍ਹਾਂ ਫਿਰ ਛਾਤੀ ਦੇ ਕੇ ਸਾਡੇ ਕੋਲ ਲੈ ਆਈਏ ਤਾਤ ਕਹਿਤ ਹਮ ਸਰਮਤ ਕਰਨ ਤੇ ਹਾਂ ਪੁੱਤਰ ਸ੍ਰੀ ਚੰਦ ਕਹਿਣ ਲੱਗਾ ਮਹਾਰਾਜ ਅਸੀਂ ਤਾਂ ਥੱਕੇ ਹੋਏ ਹਾਂ ਹੁਣ ਆਰਾਮ ਕਰ ਰਹੇ ਹਾਂ ਕੋਮਲ ਕਰ ਹਮ ਨਿਸ਼ਾ ਠਰਨ ਤੇ ਕੀ ਮਹਾਰਾਜ ਮੇਰੇ ਹੱਥ ਬਹੁਤ ਕੂੜੇ ਆ ਠੰਡ ਪੈਂਦੀ ਏ ਹੱਥ ਠਰਦੇ ਬਾਸੁਰ ਹੋਇ ਪ੍ਰਿਤ ਧੋ ਕਰ ਲਿਆਵੈ ਮਹਾਰਾਜ ਜਦੋਂ ਦਿਨ ਚੜ ਜਾਊਗਾ ਸੂਰਜ ਚੜ ਜਾਉ ਧੁੱਪ ਜੀ ਹੋਊ ਦਾਸ ਨੂੰ ਕਹਾਂਗੇ ਉਹ ਚਾਦਰੇ ਧੋ ਕੇ ਲੈ ਆਉ ਹਮ ਤੇ ਇਹ ਕ੍ਰਿਤ ਹੋਏ ਨ ਆਵੈ ਮੇਰੇ ਪਾਸੋਂ ਤਾਂ ਮਹਾਰਾਜ ਇਸ ਤਰ੍ਹਾਂ ਹੁਣੇ ਠੰਡ ਦੇ ਸਮੇਂ ਉੱਠ ਕੇ ਕੰਮ ਨਹੀਂ ਆਉਂਦਾ ਮੈਂ ਤਾਂ ਨਹੀਂ ਚਾਦਰੇ ਧੋ ਕੇ ਲਿਆਉਂਦਾ ਲਗ ਸੁਤ ਪ੍ਰਤ ਜਬ ਕਹਿ ਗੁਰ ਐਸੇ ਜਦੋਂ ਛੋਟੇ ਸਪੁੱਤਰ ਲਖਮੀ ਚੰਦ ਨੂੰ ਇਸੇ ਤਰ੍ਹਾਂ ਕਿਹਾ ਵੀ ਤੂੰ ਹੀ ਧੋ ਕੇ ਲਿਆ ਪ੍ਰਤ ਉਤਰ ਸੋ ਕਹਿ ਤੇ ਹੋ ਕੈਸੇ ਉਹਨੇ ਵੀ ਉਲਟਵਾ ਉਤਰ ਕਿਹਾ ਕਹਿੰਦਾ ਮੈਂ ਕਿਸ ਤਰ੍ਹਾਂ ਧਿਆਵਾਂ ਜਦੋਂ ਬੰਦਾ ਨਹੀਂ ਲਿਆਉਂਦਾ ਤੇ ਮੈਂ ਛੋਟਾ ਕਿਵੇਂ ਲਿਆਉਂ ਜਬ ਲਹਿਣੇ ਪ੍ਰਤ ਸਤਿਗੁਰ ਭਾਖਾ ਜਦੋਂ ਸ੍ਰੀ ਲਹਿਣਾ ਜੀ ਦੇ ਤਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ ਹਮ ਚਾਦਰ ਪੁਰਖਾ ਧੋ ਲਾਖਾ ਹੇ ਵੀ ਇਸ ਪੁਰਖਾ ਸਾਡਾ ਜਿਹੜਾ ਚਾਦਰਾ ਤੂੰ ਧੋ ਕੇ ਤਾਂ ਲਿਆ ਖਾਂ ਤਬ ਹੈ ਉੱਠਿਓ ਲਹਿਣਾ ਵੱਡ ਭਾਗਾ ਉਸੇ ਵੇਲੇ ਵੱਡਾ ਭਾਗਾ ਵਾਲੇ ਲਹਿਣਾ ਜੀ ਚੱਟ ਪਾਟੀ ਉੱਠ ਖੜੋਤੇ ਪਣਗਤ ਸਰ ਮਹਿ ਜਾ ਪੱਟ ਧੋਵਨ ਲਾਗਾ ਜਿੱਥੇ ਬਾਹਰ ਬਾਹਰ ਸਰੋਵਰ ਹੈ ਉੱਥੇ ਪਹੁੰਚ ਕੇ ਜਾ ਚਾਦਰੇ ਜੇ ਧੋਣ ਲੱਗ ਪਏ ਬਾਸੁਰ ਅਰਧ ਭਾਨ ਖਯਨ ਪਰਤੂ ਇੱਧਰ ਤਾਂ ਰਾਤ ਹੈ ਉੱਧਰ ਮਹਾਰਾਜ ਦੀ ਮੌਜ ਹੈ ਕਹਿੰਦੇ ਦੁਪਹਿਰ ਦਾ ਸਮੇਂ ਬੜੀ ਧੁੱਪ ਪੈ ਰਹੀ ਹੈ ਲਖ ਲਹਿਣੇ ਮਨ ਅਚਰਜ ਸਮਤੂ ਹਾਂ ਲਹਿਣਾ ਜੀ ਦੇਖ ਕੇ ਮਨ ਦੇ ਵਿੱਚ ਬੜਾ ਚਰਜ ਹੋ ਰਿਹਾ ਵੀ ਮਹਾਰਾਜ ਨੇ ਰਾਤ ਨੂੰ ਹਨੇਰੇ ਨੂੰ ਕੱਲਿਆ ਇੱਥੇ ਦੁਪਹਿਰ ਹੈ ਧੁੱਪ ਪੈ ਰਹੀ ਹੈ ਧੋਏ ਸੁਕਾਏ ਚੈਲ ਲੈ ਆਵਾ ਹਾਂ ਦੋਵੇਂ ਜਿਹੜੇ ਚਾਦਰੇ ਧੋ ਕੇ ਚੰਗੀ ਤਰ੍ਹਾਂ ਤੇ ਸੁਕਾ ਕੇ ਦੁਪਹਿਰ ਦਾ ਸਮਾਂ ਮਹਾਰਾਜ ਦੇ ਕੋਲ ਆਇਆ ਧਰ ਸਤਿਗੁਰ ਢਿੱਗ ਭਾਲ ਨਿਵਾਵਾ ਮਹਾਰਾਜ ਅੱਗੇ ਰੱਖ ਕੇ ਤੇ ਮੱਥਾ ਝੁਕਾ ਦਿੱਤਾ ਹੈ ਜਗਤੇਸ਼ਵਰ ਨਿਜ ਪਾਨ ਉਠਾਇਓ ਉਹ ਜਗਤ ਦੇ ਮਾਲਕ ਸਤਿਗੁਰੂ ਨੇ ਚਾਦਰੇ ਜੇ ਆਪਣੇ ਹੱਥਾਂ ਵਿੱਚ ਚੁੱਕ ਲਏ ਨੇ ਕਹਿ ਸੁਮਤੇ ਜਗ ਅਪਰ ਨ ਜਾਇਓ ਮੁੱਖੋਂ ਕਹਿਣ ਲੱਗੇ ਹੇ ਸ੍ਰੇਸ਼ਟ ਮਤ ਵਾਲੇ ਲਹਿਣਾ ਤੇਰੇ ਵਰਗਾ ਨੀ ਸੰਸਾਰ ਦੇ ਵਿੱਚ ਕੋਈ ਹੋਰ ਪੈਦਾ ਹੋਇਆ ਕਿਤਕ ਨਿਸਾਥੀ ਪਟ ਥੋ ਆਨੇ ਫਿਰ ਮਹਾਰਾਜ ਨੇ ਪਰਖ ਲਈ ਪੁੱਛਿਆ ਵੀ ਜਦੋਂ ਤੂੰ ਬਸਤਰ ਧੋ ਕੇ ਲਿਆਂਦੇ ਉਦੋਂ ਕਿੰਨੀ ਕਰਾਰ ਸੀ ਦੱਸੀ ਤੇਰੀ ਗਤ ਤੂੰ ਜਾਨ ਬਖਾਨੇ ਉਸ ਵੇਲੇ ਸ੍ਰੀ ਲਹਿਣਾ ਜੀ ਨੇ ਕਿਹਾ ਮਹਾਰਾਜ ਤੁਹਾਡੀ ਰੀਤੀ ਤੁਸੀਂ ਜਾਣੋ ਜਿੰਨੀ ਕਰਾਤ ਬਿਤਾਈ ਉਹਨੇ ਕੀ ਬੀਤੀ ਹੈ ਮੈਨੂੰ ਨੀ ਕੋਈ ਪਤਾ ਹੈ ਦੋਹਰਾ ਸਤਿਗੁਰ ਕਹਿ ਜੋ ਵਸਤ ਹੈ ਗੁਰੂ ਮਹਾਰਾਜ ਕਹਿਣ ਲੱਗੇ ਵੀ ਲਹਿਣਾ ਜਿਹੜੀ ਕੋਈ ਅਸਲੀ ਵਸਤੂ ਹੈ ਭਾਗ ਜਿਸੇ ਸੋ ਪਾਏ ਜਿਹਦੇ ਭਾਗਾਂ ਵਿੱਚ ਹੁੰਦੀ ਉਸੇ ਨੇ ਪਾਉਣੀ ਹੈ ਬਿਨ ਭਾਗਾਂ ਨਹਿ ਮਿਲਤ ਹੈ ਜਿੰਨਾ ਮਰਜ਼ੀ ਜ਼ੋਰ ਲਾ ਲੇ ਬਿਨਾਂ ਭਾਗਾਂ ਤੋਂ ਵਸਤੂ ਨਹੀਂ ਮਿਲਦੀ ਹੁੰਦੀ ਕੋਟਿਕ ਜਤਨ ਕਮਾਏ ਕੀ ਹੈ ਕਰੋੜਾਂ ਜਤਨ ਵੀ ਕੋਈ ਉਪਰਾਲੇ ਹੀਲੇ ਕਰ ਕਰਾ ਲਏ ਅਪਰ ਪ੍ਰੀਖਿਆ ਲੈਣ ਕੀ ਹੋਰ ਕਹਿੰਦੇ ਆਪਣੇ ਸਪੁੱਤਰਾਂ ਦੀ ਚੰਗੀ ਤਰ੍ਹਾਂ ਪ੍ਰੀਖਿਆ ਲੈਣ ਦੀ ਪਰਖ ਕਰਨ ਦੀ ਸਤਿਗੁਰ ਕੇ ਮਨ ਚਾਹ ਗੁਰੂ ਮਹਾਰਾਜ ਦੇ ਮਨ ਦੇ ਵਿੱਚ ਇੱਛਾ ਜੀ ਉੱਠੀ ਵੀ ਪੁੱਤਰਾਂ ਨੂੰ ਐਨ ਚੰਗੀ ਤਰ੍ਹਾਂ ਪਰਖ ਕੇ ਦਿਖਾ ਦਈਏ ਸਭ ਨੂੰ ਇੱਕ ਦਿਨ ਸਿੱਖਣ ਕਰ ਬਲਤ ਇੱਕ ਦਿਨ ਗੁਰੂ ਮਹਾਰਾਜ ਗੁਰਸਿੱਖਾਂ ਦੇ ਇਰਦ ਗਿਰਦ ਘੇਰਾ ਪਾਇਆ ਵਿਚਕਾਰ ਬੈਠੇ ਸਨ ਉਬੇ ਤਾਤ ਢਿੱਗ ਆਏ ਉਸ ਵੇਲੇ ਦੋਵੇਂ ਸਪੁੱਤਰ ਵੀ ਕੋਲ ਹੀ ਬੈਠੇ ਸਨ ਚੌਪਈ ਹੁਤੀ ਸੁਲਖਣੀ ਢਿੱਗ ਤੇ ਕਾਲਾ ਉਸ ਸਮੇਂ ਗੁਰੂ ਮਹਾਰਾਜ ਦੇ ਕੋਲ ਇਹਨਾਂ ਦੀ ਜਿਹੜੀ ਸੁਪਤਨੀ ਸੁਲਖਣੀ ਉਹ ਵੀ ਬੈਠੀ ਹੋਈ ਹੈ ਕਹਿਆ ਬਾਸਨ ਲੀਨ ਕਿਰਪਾਲਾ ਦਿਆਲੂ ਕਿਰਪਾਲੂ ਸਤਿਗੁਰੂ ਜੀ ਨੇ ਇੱਕ ਇਸ ਤਰ੍ਹਾਂ ਕਹਿੰਦੇ ਕਾਂਸੀ ਦਾ ਭਾਂਡਾ ਜਾਂ ਛੰਨਾ ਕਟੋ ਰਾਜਾ ਲਿਆ ਜੂਠ ਨੀਰ ਕਰ ਦਮ ਗੰਭੀਰਾ ਹਾਂ ਜਿੱਥੇ ਜੂਠਾ ਪਾਣੀ ਹੈ ਤੇ ਚਿੱਕੜ ਜਿਹਾ ਡੂੰਘਾ ਹੈ ਪਾਣੀ ਤੇ ਮਹਿ ਡਾਰਿਓ ਗੁਣੀ ਗਹੀਰਾ। ਉਸ ਦੇ ਵਿੱਚ ਜੋ ਗੁਣਾਂ ਦੇ ਸਮੁੰਤਰ ਸਤਿਗੁਰੂ ਉਹਨਾਂ ਨੇ ਉਹ ਜਿਹੜਾ ਘੱਟੋ ਰਾਜਾ ਸੁੱਟ ਦਿੱਤਾ ਹੈ, ਸ੍ਰੀ ਚੰਦ ਸੋ ਆਏ ਸਪਰਾਹੀ। ਪ੍ਰੀਖਿਆ ਕਰਨ ਵਾਸਤੇ ਸਭ ਤੋਂ ਪਹਿਲਾਂ ਸ੍ਰੀ ਚੰਦ ਨੂੰ ਆਗਿਆ ਕੀਤੀ ਹੈ। ਵਾਸਨ ਗਿਰਿਓ ਪੰਕ ਕੇ ਮਾਹੀ। ਵੇ ਸਪੁੱਤਰ, ਸ੍ਰੀ ਚੰਦ ਦਾ ਜਿਹੜਾ ਚਿੱਕੜ ਹੈ ਇਹਦੇ ਵਿੱਚ ਘੱਟੋ ਰਾਜਾ ਭਾਂਡਾ ਡਿੱਗ ਪਿਆ ਹੈ। ਸੋ ਨਿਕਾਸ ਆਨਹ ਮਮ ਪ੍ਰਾਪਾਹੀ। ਹੋਵੇ ਘੱਟੋ ਰਾਜਾ ਕੱਢ ਕੇ ਨਾ ਕਾਂਸ਼ੀ ਦਾ ਸਾਡੇ ਕੋਲ ਲੈ ਕੇ ਚੱਲ ਕੇ ਆ ਜਾ। ਜਲ ਹੈ ਪਖਾਰ ਸਵੱਛ ਕਰ ਤਾਹੀ। ਪਹਿਲਾਂ ਉਹ ਕਟੋਰੇ ਨੂੰ ਕਹਿੰਦੇ ਜਲ ਦੇ ਨਾਲ ਧੋ ਲੈਣਾ, ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਲਿਆਉਣਾ। ਦੋਹਰਾ ਸੋ ਸੁਣ ਕੇ ਬੋਲਿਓ ਬਚਨ। ਉਹ ਜਿਹੜਾ ਸ੍ਰੀ ਚੰਦ ਸੀ ਗੁਰੂ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਇਉਂ ਬੋਲਿਆ, ਗਰ ਬਹ ਮੋਲੇ ਚੀਰ। ਦੇਖੋ ਮਹਾਰਾਜ, ਮੇਰੇ ਗਲ ਦੇ ਵਿੱਚ ਬੜੇ ਚੰਗੇ ਕੀਮਤੀ ਕੱਪੜੇ ਪਾਏ ਹੋਏ ਹੈ। ਰਿਤ ਬਾਸਨ ਕੇ ਨਹਿ ਬਰੋਂ। ਇਸ ਕਰਕੇ ਆ ਜਿਹੜਾ ਭਾਂਡਾ ਜਿਹਨੂੰ ਕੱਢਣ ਵਾਸਤੇ, ਮੈਂ ਤਾਂ ਚਿੱਕੜ ਵਾਲੇ ਪਾਣੀ ਵਿੱਚ ਨਹੀਂ ਵੜਦਾ ਹਾਂ। ਮਲਨ ਜੂਠ ਯਹ ਨੀਰ। ਪਾਣੀ ਬੜਾ ਮੈਲਾ ਹੈ ਤੇ ਬਹੁਤ ਜੂਠਾ ਹੈ। ਚੌਪਈ ਦਾਸ ਸਿੱਖ ਆਗੇ ਬਹ ਮੇਰੇ। ਹੇ ਮਹਾਰਾਜ, ਮੇਰੇ ਅੱਗੇ ਸੇਵਾ ਕਰਨ ਵਾਲੇ ਦਾਸ ਬਹੁਤ ਹੈ। ਮਨ ਹੈ ਬਚਨ ਨ ਕਰਹੀ ਦੇਰੇ। ਆ ਜਦੋਂ ਮੈਂ ਬਚਨ ਕਰਾਂਗਾ ਉਹਨਾਂ ਨੇ ਦੇਰੀ ਨਹੀਂ ਕਰਨੀ। ਉਹ ਮੈਂ ਸੇਵਕ ਨੂੰ ਕਹਿ ਗਿਆ ਝੱਟ ਪੜ ਲਿਆ ਦੇਊਗਾ। ਆਇਸ ਦੇਹ ਨਿਕਾਮੈ ਸੋਈ। ਇਹ ਮਾਰਾ ਆਗਿਆ ਦੋ, ਮੈਂ ਦਾਸ ਨੂੰ ਅੱਗੇ ਕਰ ਦਿੰਦਾ, ਉਹ ਕੱਢ ਲਿਆਵੇਗਾ। ਮੈਂ ਕਾਢੋ ਮਹਿਮਾ ਘੱਟ ਹੋਈ। ਹੁਣ ਮੈਂ ਮਾਰਾ ਮੇਲੇ ਪਾਣੀ ਚਿੱਕਰ ਵਿੱਚ ਭਰ ਕੇ ਕਟੋਰਾ ਜਿਹਾ ਕਰਦਾ, ਮੇਰੀ ਤਾਂ ਮਹਿਮਾ ਘੱਟ ਜੂਗੀ। ਇਸ ਪ੍ਰਕਾਰ ਸੁਣ ਕੇ ਜਗਨਾਥਾ। ਜਗਤ ਦੇ ਮਾਲਕ ਸਤਿਗੁਰਾਂ ਨੇ ਇਸ ਤਰ੍ਹਾਂ ਸ੍ਰੀ ਚੰਦ ਤੋਂ ਸੁਣ ਕੇ ਬੋਲੇ ਪੁੰਨ ਦੂਸਰ ਸੁੱਤ ਸਾਥਾ। ਜਿਹੜਾ ਦੂਸਰਾ ਸਪੁੱਤਰ ਲਖਮੀ ਚੰਦ ਉਹਦੇ ਸਾਥ ਵੀ ਬੋਲੇ ਹਨ। ਲਖਮੀ ਦਾਸ ਨਿਕਾਸਾ ਹੋ ਜਾਏ। ਪੁੱਤਰ ਲਖਮੀ ਦਾਸ, ਤੂੰ ਹੀ ਜਾ ਕੇ ਉਹ ਭੁੱਖੋਂ ਕਟੋਰੇ ਨੂੰ ਬਾਹਰ ਕੱਢ। ਮਨ ਜੋ ਸੋਚ ਕਰੀਏ ਤੇ ਹਿਤਾਏ। ਗੁਰੂ ਕੇ ਲੰਗਰ ਵਿੱਚ ਚਲੇ ਜਾਣਾ, ਚੰਗੀ ਤਰ੍ਹਾਂ ਮਾਂਜ ਦੇਣਾ, ਬਣਾ ਸਵਾਰ ਕੇ ਸੁੱਚਾ ਕਰਕੇ ਲੈ ਆਉਣਾ। ਤੈਨ ਕਿਤਕ ਸਰੋਣ ਤਿੰਨ ਬੈਨ ਬਖਾਨੇ। ਸੁਣ ਤੋ ਸਰੋਣ ਤਿੰਨ ਬੈਨ ਬਖਾਨੇ। ਲਖਮੀ ਚੰਦ ਨੇ ਵੀ ਕੰਨਾਂ ਵਿੱਚ ਸੁਣ ਕੇ ਬਚਨ ਤੇ ਅੱਗੋਂ ਆਖਿਆ, ਪ੍ਰਭ ਜੀ ਤੁਮ ਹੋ ਅਧਿਕ ਸਿਆਣੇ। ਕਹਿਣ ਲੱਗਾ ਮਾਲਕ, ਪਿਤਾ ਜੀ ਤੁਸੀਂ ਬਹੁਤੇ ਸਿਆਣੇ। ਆਪਾਂ ਵਿਅੰਗ ਨਾਲ ਕਹਿੰਦਾ, ਤੁਸੀਂ ਤਾਂ ਬਹੁਤੇ ਦਬਾਨੇ ਮਸਤਾਨੇ। ਮੰਦ ਕਾਮ ਹਮ ਪੈ ਕਰ ਵਾਵੋ। ਦੇਖੋ ਮਾਰਾ ਪਿਤਾ ਜੀ, ਜਿਹੜਾ ਸਾਰਿਆਂ ਤੋਂ ਮਾੜਾ ਕੰਮ ਹੈ ਉਹ ਮੈਥੋਂ ਕਰਾਉਣੇ ਹੈ ਤੁਸੀਂ। ਸਭ ਲੋਕਨ ਮਹਿਮਾਨ ਘਟਾਵੋ। ਅਸੀਂ ਤੁਹਾਡੇ ਸਪੁੱਤਰ ਇਹੋ ਜਿਹਾ ਕੰਮ ਕਰਾ ਕੇ ਸਾਰਿਆਂ ਵੀ ਸਾਡਾ ਸਤਿਕਾਰ ਘਟਾਉਣੇ। ਇਸ ਪ੍ਰਕਾਰ ਤੁਮਾਰੋ ਸੁਭਾਉ। ਕਹਿੰਦੇ ਅੱਜ ਦਾ ਨਹੀਂ ਹੈ, ਕਹਿੰਦੇ ਜਦੋਂ ਤੋਂ ਅਸੀਂ ਇੱਥੇ ਵੇਖਦੇ ਹਾਂ ਉਦੋਂ ਤੋਂ ਤੁਹਾਡੇ ਪਹਿਲਾਂ ਜਾਂ ਇਹੋ ਜਿਹੀ ਸੁਭਾਅ ਹੈ। ਕਹੋ ਆਪ ਹਮ ਕਰੈ ਨਕਾਉ। ਤੁਸੀਂ ਸਾਨੂੰ ਕਹਿੰਦੇ ਰਹਿੰਦੇ, ਅਸੀਂ ਵੀ ਉਹੋ ਜਿਹੀ ਹੈ। ਕਹਿੰਦੇ ਅਸੀਂ ਵੀ ਕਰਦੇ ਨਹੀਂ ਆਪਣਾ, ਸਾਡਾ ਵੀ ਜਵਾਬ ਹੀ ਹੁੰਦਾ। ਤਬ ਲੈਣੇ ਦਿਸ਼ ਕਿਰਪਾ ਨਿਧਾਨ। ਉਸ ਵੇਲੇ ਲੈਣਾ ਜੀ ਦੇ ਤਰਫ ਜੋ ਕਿਰਪਾ ਦੇ ਖਜ਼ਾਨਾ ਸਤਿਗੁਰੂ ਜੀ ਹੈ। ਅਬ ਲੋਕਿਓ ਅਸ ਬਚਨ ਬਖਾਨਾ। ਕਹਿੰਦੇ ਤੱਕਿਆ ਤੇ ਇਸ ਤਰ੍ਹਾਂ ਬਚਨ ਕਿਹਾ, ਮਹਾ ਭਾਗ ਕਰ ਦਮ ਕੇ ਮਾਹੀ। ਇਹ ਵੀ ਵੱਡੇ ਭਾਗਾਂ ਵਾਲੇ ਲੈਣਾ ਚਿੱਕੜ ਦੇ ਵਿੱਚ। ਜਾਏ ਨਿਕਾਸ ਸਵੱਛ ਕਰ ਤਾਹੀ। ਕਟੋਰਾ ਜਿਹਾ ਡਿੱਗ ਪਿਆ, ਜਾ ਕੇ ਕੱਢ ਤੇ ਮਾਂਜ ਧੋ ਕੇ ਸੁੱਚਾ ਕਰਕੇ ਤੂੰ ਲੈ ਆ ਇਸ ਨੂੰ। ਘਰ ਬਹੁ ਮੋਲੇ ਚੀਰ ਸੁਹਾਈ। ਲੈਣਾ ਜੀ, ਹੁਣ ਵੀ ਚੰਗੇ ਘਰ ਦੇ ਸਨ, ਇਹਨਾਂ ਦੇ ਗਲ ਦੇ ਵੀ ਚੰਗੇ ਕੀਮਤੀ ਕਹਿੰਦੇ ਕੱਪੜੇ ਪਾਏ, ਸੋਭ ਨੀਕ ਸੀ। ਸੁਣ ਆਇਸ ਨਹ ਦੇਰ ਲਗਾਈ। ਗੁਰੂ ਨਾਨਕ ਸਾਹਿਬ ਦੀ ਆਗਿਆ ਸੁਣ ਕੇ ਕੋਈ ਦੇਰੀ ਨਹੀਂ ਲਾਈ, ਕੋਈ ਕੱਪੜੇ ਕੁਪੜੇ ਨਹੀਂ ਲਾਏ। ਕੂਦ ਪਰਿਓ ਕਰ ਦਮਕੇ ਮਾਹੀ। ਉਸੇ ਤਰ੍ਹਾਂ ਸਣੇ ਕਪਣੀ ਕਹਿੰਦੇ ਚਿੱਕੜ ਦੇ ਵੀ ਛਾਲ ਮਾਰ ਕੇ ਵੜ ਗਏ। ਆਇਸ ਅਨੁਸਾਰੀ ਪ੍ਰਣ ਜਾਹੀ। ਕਿਉਂਕਿ ਜਿਸ ਗੁਰੂ ਅੰਗਦ ਸਾਹਿਬ ਨੇ ਇਹ ਪ੍ਰਣ ਕੀਤਾ ਵੀ ਹਮੇਸ਼ਾ ਗੁਰੂ ਨਾਨਕ ਸਾਹਿਬ ਦੇ ਆਗਿਆ ਅਨੁਸਾਰ ਹੋ ਕੇ ਰਹਿਣਾ ਚੱਲਣਾ ਹੈ। ਬਾਸਨ ਕੋ ਨਿਕਾਸ ਲੈ ਆਵਾ। ਉਸੇ ਵੇਲੇ ਜਿਹੜਾ ਭਾਂਡਾ ਕਟੋਰਾ ਜਿਹਾ ਉਹ ਚਿੱਕੜ ਵਿੱਚੋਂ ਕੱਢ ਕੇ ਲੈ ਆਏ। ਮਾਂ ਜੋ ਪਖਾਰਿਓ ਭਲੋ ਬਨਾਵਾ। ਕੇ ਲੰਗਰ ਵਿੱਚ ਚਲੇ ਗਏ, ਚੰਗੀ ਤਰ੍ਹਾਂ ਉਹਨੂੰ ਮਾਂਜਿਆ, ਫਿਰ ਧੋਤਿਆ, ਸਵੱਛ ਬਣਾ ਕੇ ਲੈ ਆਏ। ਪੰਕ ਸੰਗ ਪੱਟ ਪਏ ਮਲੀਨਾ, ਆਪ ਜੀ ਦੇ ਜਿਹੜੇ ਕੱਪੜੇ ਉਹ ਚਿੱਕੜ ਦੇ ਨਾਲ ਭਾਵੇਂ ਬਹੁਤੇ ਮਲੀਨ ਮੈਲੇ ਜੇ ਹੋ ਗਏ। ਅੰਗ ਨਾ ਲੱਗੇ ਉਹ ਜਾਤ ਨਾ ਚੀਨਾ, ਕਹਿੰਦੇ ਇਸ ਤਰ੍ਹਾਂ ਅੰਗਾਂ ਨੂੰ ਭਾਵੇਂ ਮੈਂ ਉਹ ਕੋਈ ਚਿੱਕੜ ਜਿਹਾ ਨਹੀਂ ਲੱਗਿਆ, ਕੱਪੜਿਆਂ ਨੂੰ ਲੱਗਿਆ, ਪਰ ਕੱਪੜੇ ਮੈਲੇ ਹੋਣ ਕਰਕੇ ਜਾਣੇ ਨੀ ਜਾਂਦੇ ਵੀ ਇਹ ਕੌਣ ਹਨ। ਸਰਬ ਬਿਲੋਕ ਬਿਸਮਤਾ ਠਾਨੀ, ਜਿੰਨੇ ਗੁਰਸਿੱਖ ਬੈਠੇ ਆ ਸਾਰਿਆਂ ਨੇ ਵੇਖ ਕੇ ਬੜੀ ਅਸ਼ਚਰਜਾ ਜੀ ਧਾਰਨ ਕੀਤੀ। ਧੰਨ ਧੰਨ ਕਹਿ ਕੇ ਤਿਕ ਬਾਨੀ, ਇਹਨਾਂ ਨੇ ਤਾਂ ਵੀ ਧੰਨ ਲੈਣਾ ਜੀ, ਧੰਨੋ ਗੁਰੂ ਅੰਗਦ ਸਾਹਿਬ ਇਉਂ ਕਿਹਾ ਮੁਖੋਂ। ਗੁਰਸਿੱਖੀ ਤਿੱਖੀ ਅਸ ਹੁਣ ਤੇ, ਕਹਿੰਦੇ ਵੀ ਇਹ ਜਿਹੜੀ ਗੁਰੂ ਨਾਨਕ ਦੀ ਸਿੱਖੀ ਹੈ ਤਾਂ ਤਲਵਾਰ ਦੀ ਧਾਰ ਨਾਲੋਂ ਵੀ ਜ਼ਿਆਦਾ ਤਿੱਖੀ ਹੈ। ਧੰਨ ਸੇ ਨਰ ਜੇ ਜਾਇਪ ਹੁੰਚੇ, ਮੈਂ ਗੁਰੂ ਕੇ ਸਿੱਖ ਲੈਣੇ ਵਰਗੇ ਜਿਹੜੇ ਗੁਰਸਿੱਖੀ ਦੀ ਧਾਰ ਤਲਵਾਰ ਦੀ ਧਾਰ ਉੱਪਰ ਚੱਲ ਕੇ ਪਹੁੰਚ ਜਾਂਦੇ ਮੰਜ਼ਿਲ ਤੇ। ਅਦਕ ਪ੍ਰਸੀਦੇ ਕਿਰਪਾ ਨਿਧਾਨ, ਇਧਰ ਗੁਰੂ ਨਾਨਕ ਸਾਹਿਬ ਜੋ ਕਿਰਪਾ ਦੇ ਖਜ਼ਾਨਾ ਸੀ ਲੈਣਾ ਉੱਪਰ ਬਹੁਤ ਪ੍ਰਸੰਨ ਹੋਏ। ਮ੍ਰਿਦੁਲ ਸਮਤ ਸੋ ਬਚਨ ਬਖਾਨਾ, ਸਿਹੜੇ ਬਹੁਤ ਹੀ ਕੋਮਲ ਜਿਹੜਾ ਬਚਨ ਹੈ ਆਪ ਜੀ ਨੇ ਕਿਹਾ ਹੈ। ਦੋਹਰਾ ਕਰ ਜੋਰੇ ਕਰ ਤਾਰ ਕੋ, ਕਹਿਣ ਲੱਗੇ ਵੀ ਤੂੰ ਵੀ ਪਰਮੇਸ਼ਰ ਕਰਤਾਰ ਅੱਗੇ ਹੱਥ ਜੋੜ, ਬੰਦਨ ਕਰ ਸਿਰ ਨਿਆਏ, ਸਿਰ ਨਵਾ ਕੇ ਇਸ ਤਰ੍ਹਾਂ ਪਰਮੇਸ਼ਰ ਨੂੰ ਮੱਥਾ ਟੇਕ, ਤਬ ਸਮਤਾ ਨਹਿ ਅਪਰ ਮਹਿ, ਇਸ ਕਰਕੇ ਤੇਰੀ ਬਰਾਬਰੀ ਕਰਨ ਵਾਲਾ ਕੋਈ ਹੋਰ ਨਹੀਂ। ਅਤ ਉਤੰਗ ਪਦ ਪਾਏ, ਇਸ ਤਰ੍ਹਾਂ ਲੈਣਾ ਤੂੰ ਸਭ ਤੋਂ ਜਿਹੜਾ ਉੱਚਾ ਅਹੁਦਾ ਉਹ ਪਾਵੇਂਗਾ। ਚੌਪਈ ਸੁਣ ਲਹਿਣੇ ਗਹਿ ਪਦ ਅਰਬਿੰਦਾ, ਇਸ ਤਰ੍ਹਾਂ ਦੇ ਬਚਨ ਦਿਆਲਤਾ ਕਿਰਪਾਲਤਾ ਤੇ ਸੁਣ ਕੇ ਲਹਿਣਾ ਜੀ ਨੇ ਮਹਾਰਾਜ ਦੇ ਚਰਨ ਕਮਲ ਫੜ ਲਏ। ਧਰਿਓ ਸੀਸ ਲਹਿਰੇ ਦੇ ਆਨੰਦਾ, ਹਾਂ ਸੀਸ ਉਹਨਾਂ ਚਰਨਾਂ ਉੱਪਰ ਰੱਖ ਦਿੱਤਾ ਤੇ ਹਿਰਦੇ ਵਿੱਚ ਬੜਾ ਭਾਰੀ ਆਨੰਦ ਲਿਆ। ਬਹਰੋ ਕਿਤਕ ਬਿਤਾਇਓ ਕਾਲ, ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਸਮਾਂ ਬਤੀਤ ਕੀਤਾ ਲੰਘਾਇਆ ਹੈ। ਸੇਵਹਿ ਸ੍ਰੀ ਗੁਰ ਚਰਨ ਰਸਾਲਾ, ਤੇ ਸ੍ਰੀ ਲਹਿਣਾ ਜੀ ਗੁਰੂ ਮਹਾਰਾਜ ਦੇ ਸੋਹਣੇ ਸੁੰਦਰ ਜਿਹੜੇ ਚਰਨ ਹੈ ਉਹਨਾਂ ਦੀ ਸੇਵਾ ਕਰਦੇ। ਇਸੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਵਿੱਚ ਵੀ ਖਿਆਲ ਉੱਠ ਖੜੋਤਾ ਸੀ ਵੀ ਚਲੋ ਪੁੱਤਰ ਤਾਂ ਮਹਾਰਾਜ ਦੇ ਵਚਨ ਨਹੀਂ ਮੰਨਦੇ ਹੈ, ਨਹੀਂ ਸੇਵਾ ਕਰਦੇ, ਸ੍ਰੀ ਲਹਿਣਾ ਜੀ ਕਰਦੇ ਹੈ, ਜੇ ਕਿਤੇ ਮਹਾਰਾਜ ਮੈਨੂੰ ਕੋਈ ਸੇਵਾ ਵਾਸਤੇ ਕਹਿਣ ਤੇ ਮੈਂ ਤਾਂ ਮਹਾਰਾਜ ਦਾ ਬਚਨ ਮੰਨ ਹੀ ਲਵਾਂਗਾ, ਸੇਵਾ ਕਰ ਹੀ ਲਵਾਂਗਾ। ਸੋ ਗੁਰੂ ਮਹਾਰਾਜ ਨੇ ਜਿਵੇਂ ਉਹ ਪਰਖ ਵਿੱਚ ਸਾਰਿਆਂ ਨੂੰ ਦਿਖਾਉਣਾ ਸੀ ਵੀ ਜੇ ਕੋਈ ਪੂਰੇ ਸੂਰੇ ਹੈ ਤਾਂ ਸ੍ਰੀ ਲਹਿਣਾ ਜੀ ਹੈ, ਆਪਣੇ ਥਾਂ ਬਾਬਾ ਬੁੱਢਾ ਸਾਹਿਬ ਵੀ ਮਹਾਨ ਹੈ, ਬਾਕੀ ਗੁਰਸਿੱਖ ਵੀ ਆਪਣੇ ਥਾਂ 'ਤੇ ਸਾਰੇ ਮਹਾਨ ਹੈ, ਪਰ ਪੂਰਨ ਰੂਪ ਦੇ ਵਿੱਚ ਇਹ ਗੁਰਤਾ ਗੱਦੀ ਦੇ ਜੇ ਗੱਦੀ ਉੱਪਰ ਬੈਠਣ ਵਾਲੇ ਸ੍ਰੀ ਹਰਿਮੰਦਰ ਸਾਹਿਬ ਹੈ, ਉਹੀ ਪੂਰੇ ਸੂਰੇ ਹੈ। ਉਹ ਜਿਵੇਂ ਆਪ ਜੀ ਨੇ ਕੌਤਕ ਜਿਹਾ ਕਰਕੇ ਦਿਖਾਇਆ ਸੀ, ਉਹ ਬਾਬਾ ਬੁੱਢਾ ਸਾਹਿਬ ਜੀ ਦੀ ਪਰਖ ਦਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਲਵਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਸੁਣ ਲਹਿਣੇ ਗਹਿ ਪਦ ਅਰਬਿੰਦਾ, ਧਰਿਓ ਸੀਸ ਲਹਿਰੇ ਦੇ ਆਨੰਦਾ, ਬਹਰ ਕਿਤਕ ਬਿਤਾਇਓ ਕਾਲਾ, ਸੇਵਹਿ ਸ੍ਰੀ ਗੁਰ ਚਰਨ ਰਸਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ਼, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾਂਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਵਨਹਾਰ,